ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪੱਗ ਕੋ ਪ੍ਰੇਮ ਜੋ ਉੱਜਲ ਸਰਸ ਮਰਾਲ ਅਵਗੁਣ ਪਰ ਹਰ ਗੁਣ ਗ੍ਰਹੀ ਬਸੋ ਮੋਹਿ ਮਨ ਤਾਲ ਸ੍ਰੀ ਗੁਰ ਪੱਗ ਕੋ ਪ੍ਰੇਮ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਆਪ ਗੁਰਸਿੱਖ ਸੰਗਤਾਂ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਸਰਵਣ ਕਰਕੇ ਮਹਾਨ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਕੀਰਤਨ ਦੀ ਪ੍ਰਥਾ ਪ੍ਰਾਰੰਭ ਕੀਤੀ ਹੈ ਅਤੇ ਕੀਰਤਨ ਰਾਹੀਂ ਬੇਅੰਤ ਜੀਵਾਂ ਦਾ ਉਧਾਰ ਕੀਤਾ ਹੈ, ਜਿਨ੍ਹਾਂ ਦਾ ਗੁਰਪੁਰਬ ਵੀ ਪਰਸੋਂ ਹੀ ਆ ਰਿਹਾ ਹੈ, ਉਸ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵਾਪੀ ਆਪਾਂ ਸੋਹਣਾ ਪ੍ਰਸੰਗ ਲੜੀਵਾਰ ਰੂਪ ਵਿੱਚ ਸਰਵਣ ਕਰਦੇ ਆ ਰਹੇ ਹਾਂ, ਜਿਸ ਤਰ੍ਹਾਂ ਕੱਲ੍ਹ ਦੇ ਇਤਿਹਾਸ ਵਿੱਚ ਆਪ ਜੀ ਨੇ ਮੋਦੀਖਾਨੇ ਦਾ ਕੰਮ ਛੱਡ ਦਿੱਤਾ ਸੀ, ਬੜੀਆਂ ਮਸਾਣਾਂ ਵਿੱਚ ਜਾ ਬੈਠੇ ਸਨ। ਇਸੇ ਤਰ੍ਹਾਂ ਬਰਨਦੇਵ ਤੇਰੇ ਬੇਨਤੀ ਕਰਨ ਤੋਂ ਆਪ ਸੱਚਖੰਡ ਗਏ ਸਨ, ਉੱਥੋਂ ਜਿਹੜਾ ਮਹਾਂਮੰਤਰ ਪ੍ਰਾਪਤ ਕਰਕੇ ਆਏ ਵਾਹਿਗੁਰੂ ਦੀ ਉਸ ਦੀ ਸ਼ਲਾਘਾ ਵਿੱਚ ਸ਼ਬਦ ਉਚਾਰਨ ਕੀਤੇ ਅਤੇ ਮੋਦੀਖਾਨਾ ਉਹਦਿਆਂ ਸਾਰੀ ਲੁਟਾ ਪਟਾ ਦਿੱਤਾ। ਹਿਸਾਬ ਕਰਨ ਤੋਂ 760 ਰੁਪਏ ਆਪ ਜੀ ਨੇ ਨਵਾਬ ਅਲੀ ਵਾਧੇ ਦੇ ਕੁੱਝ ਮਾਰੇ ਸੁਣ ਕੇ ਨਿੰਦਕ ਚੁਰ ਸ਼ਰਮਿੰਦਿਤ ਹੋ ਗਏ। ਸਾਹਮਣੇ ਸਾਰਿਆਂ ਦੇ ਸਾਹਮਣੇ ਲੁਟਾਈ ਪਟਾਈ ਜਾਂਦਾ ਹੈ ਜਦੋਂ ਉਤਸ਼ਾਹ ਹੁੰਦਾ, ਫਿਰ ਨਵਾਬਲੀ ਆਪਣਾ ਵਾਧਾ ਕੱਢ ਲੈਂਦੇ ਕਿ ਕਿਸ ਤਰ੍ਹਾਂ ਹੈ, ਸਮਝ ਨਹੀਂ ਆਉਂਦੀ ਹੈ। ਇਸੇ ਤਰ੍ਹਾਂ ਫਿਰ ਉਹ 700 ਰੁਪਈਏ 60 ਰੁਪਈਏ ਨਵਾਬ ਨੂੰ ਦੇ ਦਿੱਤੇ। ਕਹਿ ਦਿੱਤਾ ਵੀ ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧੂ ਸੰਤ ਉਹਨਾਂ ਨੂੰ ਦੇ ਦੂ ਦੇਣੇ, ਅਤੇ ਆਪ ਇਸ ਤਰ੍ਹਾਂ ਮੋਦੀ ਖਾਨਾ ਛੱਡ ਛਡਾ ਕੇ ਜਿਹੜੀਆਂ ਮੜੀਆਂ ਮਸਾਣਾ ਹਨ, ਮਰਦ ਘਾਟ ਹੈ, ਜੇ ਮੁਰਦੇ ਸਾੜੇ ਜਾਂਦੇ ਉੱਥੇ ਆ ਬੈਠੇ ਨੇ। ਜਿਸ ਤਰ੍ਹਾਂ ਇਹ ਬਟਾਲਾ ਨਿਵਾਸੀ ਮੂਲ ਚੰਦ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਹੁਰਾ ਵੀ ਹੈ, ਉਹਨੂੰ ਪਤਾ ਲੱਗਿਆ, ਉਹ ਫਿਰ ਆਇਆ। ਜਿਵੇਂ ਸੁਭਾਅ ਹੁੰਦਾ ਹੈ ਬਜ਼ੁਰਗਾਂ ਦਾ, ਉਹ ਬੋਲ ਕਬੋਲ ਜੀ ਬੋਲਿਆ ਮਹਾਰਾਜ ਨੂੰ। ਇਹ ਸੰਸਾਰੀ ਲੋਕ ਜਾਣ ਕੇ ਮਹਾਰਾਜ ਜੀ ਨੇ ਚੁੱਪੀ ਧਾਰਨ ਕਰ ਛੱਡੀ, ਕੋਈ ਜਵਾਬ ਨਹੀਂ ਦਿੱਤਾ ਹੈ। ਫਿਰ ਇੱਕ ਸ਼ਾਮਾ ਬ੍ਰਹਮਣ ਨਾਲ ਲਿਆਇਆ ਸੀ ਕਿ ਤੂੰ ਸਮਝਾਈ ਬੁਝਾਈ ਉਹਨਾਂ ਨੂੰ। ਜਿਵੇਂ ਸ਼ਾਮੇ ਬ੍ਰਹਮਣ ਨੇ ਗੁਰੂ ਮਹਾਰਾਜ ਨੂੰ ਕੁਛ ਕਿਹਾ ਸੁਣਿਆ, ਆਪ ਜੀ ਨੇ ਆਪਣੇ ਮੁਖਾਰਮਿੰਦ ਤੋਂ ਇਹਨੂੰ ਉਪਦੇਸ਼ ਦੇਣ ਲਈ ਸ਼ਬਦ ਉਚਾਰਨ ਕੀਤਾ। ਔਰ ਜਿਸ ਤਰ੍ਹਾਂ ਵੀ ਆਪ ਜੀ ਨੇ ਇਹਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਸਾਰੇ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਪਗ ਕੋ ਪ੍ਰੇਮ ਜੋ, ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਉਜਲ ਪ੍ਰੇਮ ਹੈ ਉਹ ਸਭ ਤੋਂ ਮਹਾਨ ਹੈ। ਇੱਕ ਤਾਂ ਹੈ ਨਾ ਵਿਖਾਵੇ ਦਾ ਪ੍ਰੇਮ ਪ੍ਰੂਮ ਜਿਹਾ ਹੁੰਦਾ ਹੈ, ਡੰਬੀ ਪਖੰਡੀ ਵੀ ਜਿਹੜੇ ਲੋਕ ਹੈ ਉਹ ਪ੍ਰੇਮ ਜਿਹਾ ਕਰ ਕਰ ਪਾਉਂਦੇ ਹੁੰਦੇ ਹੈ, ਅਤੇ ਅੰਦਰੋਂ ਉਹਨਾਂ ਦੇ ਧੋਖਾ ਠੱਗੀ ਬੇਈਮਾਨੀ ਹੁੰਦੀ ਹੈ, ਵੀ ਜਾਲ ਵਿੱਚ ਫਸ ਕੇ ਭਰਾਮ ਦਿਖਾ ਕੇ ਲੁੱਟਣਾ ਘਸੁੱਟਣਾ ਹੁੰਦਾ ਉਹਨਾਂ ਦਾ। ਜਿਵੇਂ ਆਪ ਅਗਲੇ ਦਾ ਵੀ ਅੱਖਾਂ ਮੀਚ ਕੇ ਪ੍ਰੇਮ ਨਾਲ ਧਿਆਨ ਲਾਉਣਾ ਐਵੇਂ ਹੀ ਹੁੰਦਾ ਨਾ। ਇਉਂ ਹੀ ਇੱਕ ਹੰਸ ਵਰਗਾ ਪ੍ਰੇਮ ਉਜਲ, ਇੱਕ ਬਗਲੇ ਵਰਗਾ ਪਖੰਡ ਦਾ ਪ੍ਰੇਮ ਦਿਖਾਵੇ ਦਾ। ਸੋ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਹੈ, ਹੰਸ ਵਰਗਾ ਉਜਲ ਹੈ। ਹੰਸ ਦਾ ਜਿਹੜਾ ਮੋਤੀ ਹੀਰੇ ਖਾਣਾ ਹੁੰਦਾ ਹੈ, ਇਸ ਤਰ੍ਹਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਦਾ ਪ੍ਰੇਮੀ ਹੈ, ਉਹ ਵੀ ਸੁਗੁਣਾ ਰੂਪੀ ਜਿਹੜਾ ਮੋਤੀ ਉਹਨੂੰ ਚੁਗਦਾ ਹੈ, ਸੁਗੁਣ ਧਾਰਦਾ ਹੈ। ਮਹਾਰਾਜ ਦੇ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ, ਉਹਦੀ ਮਹਿਮਾ ਦਾ ਮੰਗਲ ਕਰ ਰਹੇ ਹੈ, ਜੇ ਮੰਗ ਕਰ ਰਹੇ ਹਨ, ਜਾਚਨਾ ਕਰ ਰਹੇ ਕਵੀ ਜੀ, ਸ੍ਰੀ ਗੁਰ ਪਗ ਕੋ ਪ੍ਰੇਮ ਜੋ, ਜੋ ਸ੍ਰੀ ਗੁਰੂ ਪਗ ਕੋ ਪ੍ਰੇਮ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਸੱਚਾ ਸੁੱਚਾ ਪ੍ਰੇਮ ਹੈ। ਉਜਲ ਸਰਸ ਮਰਾਲ, ਜਿਵੇਂ ਉਜਲ ਮਰਾਲ ਹੁੰਦਾ ਹੈ, ਚਿੱਟੇ ਰੰਗ ਦਾ ਹੰਸ ਹੁੰਦਾ ਹੈ, ਉਹਦੇ ਸਰਸ ਕੀ ਹੈ, ਸਦਰਸ ਹੈ, ਚਿੱਟੇ ਹੰਸ ਦੇ ਤੁਲ ਹੈ, ਚਿੱਟੇ ਹੰਸ ਵਾਗ ਵਰਗਾ ਹੈ। ਅਵਗੁਣ ਪਰ ਹਰ ਗੁਣ ਗ੍ਰਹੀ, ਜਿਹੜਾ ਮਹਾਰਾਜ ਦੇ ਚਰਨਾਂ ਕਮਲਾਂ ਦਾ ਪ੍ਰੇਮ ਰੂਪੀ ਹੰਸ ਹੈ, ਇਹ ਕਹਿੰਦੇ ਅਵਗੁਣਾਂ ਦਾ ਤਿਆਗ ਕਰਦਾ ਹੈ, ਜੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ। ਕਿਉਂਕਿ ਜਿਵੇਂ ਹੰਸ ਹੈ ਉਹ ਪਾਣੀ ਦਾ ਤਿਆਗ ਕਰ ਦਿੰਦਾ ਹੈ, ਦੁੱਧ ਦੀਆਂ ਫੁੱਟਾਂ ਝੁੰਡੀ ਨਾਲ ਛੁਗ ਲੈਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਪ੍ਰੇਮ ਰੂਪੀ ਹੰਸ ਹੈ, ਉਗਣਾਂ ਦਾ ਤਿਆਗ ਕਰਦਾ ਹੈ, ਇਹ ਗੁਣਾਂ ਨੂੰ ਗ੍ਰਹਿਣ ਕਰਦਾ। ਗੁਰੂ ਕਾ ਪ੍ਰੇਮ ਰੀਪੀ ਜਿਹੜਾ ਹੰਸ ਹੈ ਬਸੋ ਮੋਹ ਮਨ ਤਾਲ ਮੰਗ ਕਰ ਰਹੇ ਹੈ ਸੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲ ਰੂਪ ਉਜਲ ਹੰਸ ਤੂੰ ਮੇਰੇ ਮਨ ਰੂਪੀ ਤਲਾਅ ਤੇ ਆ ਕੇ ਨਿਵਾਸ ਕਰ, ਮੇਰੇ ਅੰਦਰ ਤੂੰ ਇਹ ਪ੍ਰੇਮ ਰੂਪੀ ਹੰਸ ਵਾਸ ਨਿਵਾਸ ਕਰ, ਤਾਂ ਕਿ ਮੈਂ ਵੀ ਤੇਰੇ ਵਾਂਗੂ ਗੁਣਾਂ ਨੂੰ ਗ੍ਰਹਿਣ ਕਰਾਂ ਤੇ ਅਵਗੁਣਾਂ ਦਾ ਤਿਆਗ ਕਰ ਦੇਵਾਂ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਨਿਜ ਪ੍ਰਤਕੂਲ ਬਿਲੋਕ ਕੈ। ਇਸ ਤਰ੍ਹਾਂ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁਲੱਖਣੀ ਪਤਨੀ ਹੈ, ਜਦੋਂ ਉਹਨੇ ਦੇਖਿਆ ਵੀ ਮੇਰੇ ਆਪਣੇ ਤੋਂ ਸਾਰੀ ਗੱਲ ਉਲਟ ਪੁਲਟ ਹੋ ਰਹੀ ਹੈ, ਉਹ ਤਾਂ ਮੋਦੀਖਾਨਾ ਛੱਡ ਕੇ ਲੁਟਾ ਕੇ ਭੱਜ ਗਏ ਨੇ ਸਿਵਿਆਂ ਵਿੱਚ ਮਰਦ ਘਾਟ ਵਿੱਚ, ਇਸ ਆਪਣੇ ਤੋਂ ਉਲਟੀ ਦੀ ਗੱਲ ਹੋਈ ਵੇਖ ਕੇ। ਬੋਲ ਸੁਲੱਖਣੀ ਦਾਸ ਉਸ ਵੇਲੇ ਜਿਹੜੀ ਸੁਲੱਖਣੀ ਉਹਨੇ ਘਬਰਾਈ ਹੋਈ ਨੇ ਔਖੀ ਹੋਈ ਨੇ, ਇੱਕ ਜਿਹੜਾ ਦਾਸ ਕਰਦਾ ਨੂੰ ਬੁਲਾ ਲਿਆ ਸਦ ਲਿਆ ਆਵਾਜ਼ ਮਾਰ ਕੇ ਸਮਝਾਈ ਸਭ ਬਾਰਤਾ। ਆਪਣੇ ਦਾਸ ਨੂੰ ਸਾਰੀ ਗੱਲਬਾਤ ਸਮਝਾਈ ਹੈ ਵੀ ਮੇਰੇ ਪਿਓ ਨੂੰ ਜਾ ਕੇ ਸਾਰਾ ਕੁਛ ਤੂੰ ਦੱਸ ਉੱਥੇ ਬਟਾਲੇ, ਇਸ ਤਰ੍ਹਾਂ ਉਹ ਸਾਰੀ ਗੱਲਬਾਤ ਨੂੰ ਸਮਝਾਈ ਹੈ। ਨਹਿਰ ਪਠਾਏ ਆਵਾਸ ਆਪਣਾ ਜਿਹੜਾ ਨਹਿਰ ਕੀ ਪੇਕਿਆਂ ਦਾ ਆਵਾਸ ਕੀ ਹੈ ਘਰ ਹੈ ਉੱਥੇ ਭੇਜਿਆ ਹੈ। ਮੂਲਾ ਸੁਨਤ ਕੁਡਾਲ ਕੋ ਜਦੋਂ ਇਹ ਗਿਆ ਨਾ ਦਾਸ ਤੇ ਮੂਲੇ ਨੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਗੱਲ ਵੀ ਸੁਣਿਆ ਵੀ ਇਹ ਤਾਂ ਬਹੁਤ ਹੀ ਖੋਟੇ ਤਰ੍ਹਾਂ ਦੀ ਗੱਲਬਾਤ ਜੀ ਹੋ ਗਈ ਹੈ, ਮਾੜਾ ਕੰਮ ਹੋਇਆ ਹੈ। ਆਵਤ ਭਇਓ ਉਤਾਲ ਬੜੀ ਕਾਹਲੀ ਨਾਲ ਫਿਰ ਸੁਲਤਾਨਪੁਰ ਵਿੱਚ ਚੱਲ ਕੇ ਆ ਗਿਆ ਹੈ। ਗਿਣਤ ਗਟੀ ਔਰ ਅਟਪਟੀ ਰਸਤੇ ਵਿੱਚ ਆਉਂਦਾ ਆਉਂਦਾ ਹਿਰਦੇ ਵਿੱਚ ਬੜੀਆਂ ਉਲਟੀਆਂ ਪੁਲਟੀਆਂ ਜਿਹੀਆਂ ਗਿੱਟੀਆਂ ਗਿਣਦਾ, ਉਲਟੀਆਂ ਪੁਲਟੀਆਂ ਵਿਚਾਰਾਂ ਜੀਆਂ ਕਰਦਾ ਹੈ। ਪਾਵਤ ਕਸ਼ਟ ਵਿਸਾਲ ਇਸ ਤਰ੍ਹਾਂ ਆਪਣੇ ਮਨ ਵਿੱਚ ਬੜਾ ਭਾਰੀ ਦੁੱਖ ਪਾ ਰਿਹਾ। ਮੂਲ ਚੰਦ ਨਿਜ ਪ੍ਰੋਧਾ ਇੱਕ ਸੰਗ ਲੈ ਆਪਣਾ ਜਿਹੜਾ ਪ੍ਰੋਹਰ ਸੀ ਇੱਕ ਉਹਨੂੰ ਆਪਣੇ ਨਾਲ ਲੈ ਕੇ ਆਵਾਪੁਰ ਸੁਲਤਾਨ ਇਹ ਜਿਹੜਾ ਮੂਲ ਚੰਦ ਹੈ ਸਿੱਧਾ ਸੁਲਤਾਨਪੁਰ ਸਾਹਿਬ ਆ ਗਿਆ ਹੈ। ਸਹਿਤ ਨੇਹ ਕੇ ਸੁਤਾ ਸੋ ਸਭ ਤੋਂ ਪਹਿਲਾਂ ਬੜੇ ਮੋਹ ਦੇ ਨਾਲ ਆਪਣੀ ਲੜਕੀ ਸੁਲੱਖਣੀ ਦੇ ਨਾਲ ਮਿਲਿਓ ਹਿਰਦੇ ਅਕੁਲਾਨ ਆ ਕੇ ਮਿਲਿਆ ਇੱਥੇ ਬਹੁਤ ਹੀ ਹਿਰਦੇ ਵਿੱਚ ਘਬਰਾ ਜਿਹਾ ਹੋਇਆ, ਬਹੁਤ ਹੀ ਔਖਾ ਜਿਹਾ ਹੋਇਆ ਹੋਇਆ ਹੈ। ਸਵਈਆ ਮਿਲ ਬੈਸ ਗਇਓ ਜਬ ਬੂਝਤ ਭਾ ਤਬ ਜਦੋਂ ਮਿਲ ਕੇ ਬੈਠ ਗਿਆ ਪੁੱਤਰੀ ਕੋਲ ਪੁੱਛਣ ਲੱਗਿਆ ਹੈ ਬਾਤ ਬਖਾਨ ਕਰੀ ਪਿਤ ਪਾਸੂ ਉਸ ਵੇਲੇ ਜਿਹੜੀ ਇਸ ਪੁੱਤਰੀ ਸੁਲੱਖਣੀ ਉਸਨੇ ਆਪਣੇ ਪਿਤਾ ਮੂਲ ਚੰਦ ਦੇ ਕੋਲ ਸਾਰੀ ਗੱਲਬਾਤ ਦੱਸਣਾ ਸ਼ੁਰੂ ਕੀਤੀ। ਪਤ ਵੇਖ ਫਕੀਰ ਸਰੀਰ ਧਰਾ ਇਹ ਪਿਤਾ ਕੀ ਦੱਸਾਂ ਜਿਹੜਾ ਪਤੀ ਗੁਰੂ ਨਾਨਕ ਹੈ ਉਹਨੇ ਤਾਂ ਸਰੀਰ ਤੇ ਫਕੀਰਾਂ ਵਾਲਾ ਭੇਖ ਜਾ ਧਾਰਿਆ ਖਫਨੀ ਜੀ ਪਾ ਲਈ ਹੈ। ਧਨ ਦੀਨ ਲੁਟਾਏ ਕਸ਼ੋਰ ਅਵਾਸੂ ਇਸ ਤਰ੍ਹਾਂ ਕਹਿੰਦੇ ਘਰ ਛੱਡ ਦਿੱਤਾ ਹੈ, ਜਿਹੜਾ ਧਨ ਸੀ 760 ਰੁਪਈਏ ਲੇਖਾ ਕਰਨ ਤੋਂ ਵੱਧ ਇਹਦਾ ਉਹ ਵੀ ਲੁਟਾ ਪਟਾ ਦਿੱਤਾ ਉਹਨਾਂ ਨੇ। ਦਿਨ ਤੀਨ ਰਹੇ ਮਦ ਨੀਰ ਨਦੀ ਇਹ ਪਿਤਾ ਕੀ ਦੱਸਾਂ ਤਿੰਨ ਕੁ ਦਿਨ ਤਾਂ ਉਹ ਨਦੀ ਦੇ ਪਾਣੀ ਦੇ ਵਿੱਚ ਹੀ ਲੁਕੇ ਰਹੇ। ਪੁਨ ਤੀਰ ਆਏ ਨਾ ਛੋਇਓ ਜਲ ਚਾਸੂ ਤੀਜੇ ਕ ਦਿਨ ਰਾਵੀ ਨਦੀ ਦੇ ਕਿਨਾਰੇ ਬੇਈ ਨਦੀ ਦੇ ਕਿਨਾਰੇ ਤੇ ਆ ਗਏ। ਥਲ ਹੋ ਗਈ ਉਹਨਾਂ ਨੂੰ ਜਲ ਕਹਿੰਦੇ ਛੋਇਆ ਹੀ ਨਹੀਂ ਹੈ। ਥਲ ਗੋਰ ਮੜੀ ਮਹਿ ਆਸਨ ਕੀਨ ਫਿਰ ਹਿਸਾਬ ਤਾਬ ਜਾ ਕੇ ਕਰਿਆ ਕਰਾਇਆ। ਉਦੋਂ ਬਾਅਦ ਉਹ ਥਾਂ ਜਿੱਥੇ ਕਬਰਾਂ ਹਨ ਮਟੀਆਂ ਬਣੀਆਂ ਉੱਥੇ ਜਾ ਕੇ ਆਸਣ ਲਾ ਲਿਆ ਉੱਥੇ ਜਾ ਕੇ ਬਹਿ ਗਏ। ਕਹੇ ਨਾ ਸੁਣੈ ਜੋ ਭਨੈ ਕਛ ਤਾਸੂ ਜਿਹੜਾ ਕੋਈ ਉਹਨਾਂ ਨੂੰ ਜਾ ਕੇ ਭਨੈ ਕੀ ਆਖੇ ਉਹ ਕਿਹਾ ਹੋਇਆ ਕਿਸੇ ਦਾ ਸੁਣਦੇ ਹੀ ਨਹੀਂ ਹੈ, ਕੋਈ ਜਵਾਬ ਨਹੀਂ ਦਿੰਦੇ ਹਨ। ਚੌਪਈ ਸੁਣ ਤਨ ਜਾ ਬਾਨੀ ਨਿਜ ਕੰਨ। ਹੋਰ ਚੰਨੇ ਆਪਣੀ ਲੜਕੀ ਦੇ ਜਿਹੜੇ ਬਚਨ ਆਪਣੇ ਕੰਨਾਂ ਨਾਲ ਸੁਣ ਕੇ ਭਇਓ ਕ੍ਰੋਧ ਮੈਂ ਬਹੁ ਗੱਲ ਤਨ। ਬਹੁਤ ਹੀ ਕ੍ਰੋਧ ਦੇ ਵਿੱਚ ਲੀਨ ਹੋ ਗਿਆ, ਗੁੱਸੇ ਨਾਲ ਭਰ ਗਿਆ। ਫਰਕਤ ਅਰਧ ਲਾਲ ਕੀ ਨੈਨਾ। ਹੋਰ ਚੰਦੇ ਬੁੱਲ ਫਰਦ ਕਰੇ ਗੁੱਲੇ ਵੀ ਗੁੱਸੇ ਵਿੱਚ ਨੇਤਰ ਲਾਲੋ ਲਾਲ ਕਰ ਲਏ। ਮੁਖ ਤੇ ਬਹੁ ਬੋਲਤ ਦੁਰਬੈਨਾ। ਮੁਖੋਂ ਫਿਰ ਕਹਿੰਦੇ ਖੋਟੇ ਬਚਨ ਬੋਲਦਾ ਚੱਲਿਆ ਹੈ। ਦਰਬ ਲੁਟਾਵਨ ਕੀ ਸੁਧ ਸੁਣ ਕੇ। ਇਹਨੇ ਧਨ ਲੁਟਾ ਦਿੱਤਾ ਗੁਰੂ ਨਾਨਕ ਨੇ ਇਸ ਖਬਰ ਸੁਣ ਕੇ, ਸੋਝੀ ਸਮਝ ਸੁਣ ਕੇ। ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੇ। ਓਏ ਗੱਲ ਫਿਰ ਸਹਾਰ ਨਹੀਂ ਸਕਿਆ, ਸਿਰ ਜਾ ਹਿਲਾ ਕੇ ਜਾਣੀ ਝੂਰਦਾ ਹੋਇਆ ਪਛਤਾਉਂਦਾ ਹੋਇਆ ਚੱਲਿਆ ਹੈ। ਬੇਦੀ ਕੁਲ ਕੋ ਕਲਸ ਸੁਹਾਵਨ। ਜਿੱਥੇ ਬੇਦੀਆਂ ਦੇ ਕੁਲ ਦੇ ਮੁਕਟ ਰੂਪ ਸ਼੍ਰੋਮਣੀ ਰੂਪ ਸਤਿਗੁਰੂ ਸੋ ਰਹੇ ਹਨ। ਜਹ ਬੈਸੇ ਜਿਨ ਕੀਰਤ ਪਾਵਨ। ਜਿੱਥੇ ਉਹ ਮੁਰਦ ਘਾਟ ਵਿੱਚ ਬੈਸੇ ਆ ਜਿਨ੍ਹਾਂ ਦੀ ਕੀਰਤੀ ਮਹਿਮਾ ਬੜੀ ਪਵਿੱਤਰ ਹੈ। ਤਹਾ ਆਏ ਬੋਲਿਓ ਦੁਰਬਾਨੀ। ਉੱਥੇ ਸਿੱਧਾ ਆ ਕੇ ਮੂਲ ਚੰਦ ਫਿਰ ਖੋਟੇ ਬਚਨ ਬੋਲਣ ਲੱਗਿਆ। ਤੂੰ ਜਨਮਿਓ ਹਾਨੀ ਕੁਲ ਕਾਨੀ। ਤੂੰ ਜੰਮ ਪਿਆ ਆਪਣੇ ਕੁਲ ਦੀ ਕਾਨ ਨੂੰ ਨਾਸ ਕਰਨ ਵਾਲਿਆ। ਮਾਤ ਪਿਤਾ ਕੀ ਦਾਹਤ ਛਾਤੀ। ਆਪਣਾ ਮਾਂ ਪਿਓ ਸੀ ਉਹਦੀ ਵੀ ਛਾਤੀ ਨੂੰ ਸਾੜ ਰਹਾ ਹੈ ਤੂੰ। ਅਲਪ ਬੈਸ ਤੇ ਤੂੰ ਧਨ ਘਾਤੀ। ਸੁਣਿਆ ਤੇਰੇ ਪਿਓ ਤੋਂ ਵੀ ਛੋਟੀ ਉਮਰ ਤੋਂ ਤੂੰ ਬੜਾ ਧਨ ਨਾਸ ਕਰਦਾ ਰਿਹਾ, ਖਰਾਬ ਕਰਦਾ ਰਿਹਾ ਹੈ। ਦੋਹਰਾ ਬਿਨ ਗੁਰ ਪਰਖੇ ਬਿਨ ਪਿਖੇ। ਕਹਿੰਦੇ ਬਿਨਾਂ ਤੇਰੇ ਵਿੱਚ ਕੋਈ ਗੋਏ ਪ੍ਰੀਖਿਆ ਦੇਖਿਆ ਹੋਇਆ ਬਿਨਾਂ ਤੈਨੂੰ ਦੇਖਿਆ ਇਸ ਤਰ੍ਹਾਂ ਦਾ। ਸੁਤਾ ਕੀਨ ਸੰਬੰਧ। ਜੈ ਰਾਮ ਅਗਰ ਲੱਗ ਕੇ ਮੈਂ ਆਪਣੀ ਲੜਕੀ ਸੁਲੱਖਣੀ ਦਾ ਤੇਰੇ ਨਾਲ ਸੰਬੰਧ ਕਰਤਾ। ਤਬ ਕੋ ਮੈਂ ਦੁੱਖ ਪਾਏ ਹਾਂ। ਦੇਖ ਲਾ ਕਹਿੰਦੇ ਜਦੋਂ ਤੋਂ ਤੈਨੂੰ ਵਿਆਹ ਲੜਕੀ ਨਾਲ ਉਦੋਂ ਤਾਂ ਮੈਂ ਕਹਿੰਦੇ ਦੁੱਖ ਪਾ ਰਿਹਾ ਹਾਂ। ਸੁੱਖ ਨਾ ਪਿਖਿਓ ਭੇ ਸੰਦ। ਇਹ ਸੰਬੰਧ ਜਾ ਕਰਕੇ ਮੈਂ ਤਾਂ ਕਿਸੇ ਕੋਈ ਸੁੱਖ ਸੁੱਖ ਦੇਖਿਆ ਨਹੀਂ। ਚੌਪਈ ਪਿਤਾ ਸਮਾਨ ਜਾਨ ਗੁਣ ਐਨਾ। ਗੁਣਾਂ ਦੇ ਘਰ ਵੀ ਚਲੋ ਜਿਵੇਂ ਤੁਹਾਡਾ ਪਿਤਾ ਸੀ ਕਾਲੂ ਜੀ, ਉਸੇ ਤਰ੍ਹਾਂ ਹੀ ਮੂਲ ਚੰਦ ਵੀ ਪਿਤਾ ਦੇ ਸਮਾਨ ਹੀ ਉਹ ਸਮਝ ਕੇ ਜਾਣ ਕੇ। ਤੂਸ਼ਣ ਰਹੇ ਨ ਬੋਲੇ ਬੈਨਾ। ਮਹਾਰਾਜ ਚੁੱਪ ਚਾਪ ਹੀ ਰਹੇ ਹੈ, ਕੋਈ ਬਚਨ ਨਹੀਂ ਅੱਗਿਓਂ ਬੋਲੇ, ਜਵਾਬ ਹੀ ਨਹੀਂ ਦਿੱਤਾ ਹੈ। ਬਹੁਤ ਦੁਰ ਬਚਨ ਭਾਖ ਕਰ ਮੂਲਾ। ਇੱਧਰ ਜਿਹੜਾ ਮੂਲ ਚੰਦ ਹੈ ਬੜੇ ਖੋਟੇ ਬਚਨ ਕਹਿ ਕਹਿ ਕੇ। ਪੁਰ ਆਵਾ ਜਿਹ ਮਤ ਪ੍ਰਤਕੂਲਾ। ਇਸਦੀ ਜਿਹੜੀ ਅਕਲ ਮੱਤ ਹੈ ਗੁਰੂ ਨਾਨਕ ਸਾਹਿਬ ਤੋਂ ਉੱਟ ਹੋਈ ਹੈ, ਸੁਲਤਾਨਪੁਰ ਨੂੰ ਮੁੜ ਆਇਆ ਵਾਪਸ। ਭੇਵ ਨ ਲਖ ਹੈ ਈਸ਼ ਜਗ ਦੇਵ। ਇਹ ਨੀ ਭੇਤ ਜਾਣਦਾ ਵੀ ਗੁਰੂ ਨਾਨਕ ਦੇਵ ਜੀ ਤਾਂ ਈਸ਼ਰ ਰੂਪ ਹੈ, ਪਰਮੇਸ਼ਰ ਰੂਪ ਹੈ ਸੰਸਾਰ ਦੇ। ਇਸ ਸੋ ਛਾਤੀ ਜਰਤ ਸਦੈਵ। ਜਿਸ ਮੂਲ ਚੰਦੀ ਕਹਿੰਦੇ ਇਸ ਤਰ੍ਹਾਂ ਈਰਖਾ ਨਾਲ ਬੜੀ ਭਾਰੀ ਛਾਤੀ ਸੜ ਮੱਚ ਰਹੀ ਹੈ। ਪੂਰਬ ਸੂਰਹ ਗਟੀ ਗੁਨੰਤਾ। ਉਸੇ ਨਾਲ ਛਾਤੀ ਸੜਦੀ ਹੈ ਤੇ ਬਹੁਤਾ ਕਹਿੰਦੇ ਚੂਰਦ ਹੈ, ਤਰ੍ਹਾਂ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ। ਬਿਨਾਂ ਲਖੇ ਅਤ ਹੈ ਦੁਖਵੰਤਾ। ਨਾਨਕ ਸਾਹਿਬ ਨੂੰ ਜਾਣੇ ਤੋਂ ਬਗੈਰ ਬਹੁਤਾ ਕਹਿੰਦੇ ਦੁੱਖ ਵਾਲਾ ਦੁਖੀ ਹੋ ਰਿਹਾ ਹੈ। ਦੋਹਰਾ ਜਿਹ ਦਿਜ ਕੀ ਸੰਗਤ ਕਰਤ। ਸੋ ਸ਼ਾਮੇ ਬ੍ਰਹਮਣ ਦੀ ਇਹ ਸੰਗਤ ਕਰਦਾ ਹੁੰਦਾ ਸੀ, ਮੇਲ ਮਿਲਾਪ ਰੱਖਦਾ ਸੀ। ਤੇਹ ਢਿੱਗ ਬੈਸੇ ਉਹ ਜਾਏ। ਫਿਰ ਕਹਿੰਦੇ ਜਿੱਥੇ ਉਹ ਸੁਲਤਾਨਪੁਰ ਘਰੇ ਬੈਠਾ ਸੀ ਬੀਬੀ ਨਾਨਕੀ ਦੇ, ਉਹਦੇ ਕੋਲ ਜਾ ਬੈਠਾ ਸਿਆਮੇ ਕੋਲ। ਮਨ ਕੇ ਦੁੱਖ ਵਰਣਨ ਕਰੇ। ਜਿੰਨੇ ਦੁੱਖ ਸਿਆਮੇ ਬ੍ਰਹਮਣ ਕੋਲ ਬੈਠ ਕੇ ਇਹਨੇ ਕਥਨ ਕੀਤੇ ਆ ਦੱਸੇ ਹਨ। ਰੋਤ ਭਇਓ ਦੁੱਖ ਪਾਏ। ਨਾ ਦੁੱਖ ਪਾਇਆ ਕਹਿੰਦੇ ਰੋਈ ਪਿਆ ਬ੍ਰਹਮਣ ਅੱਗੇ ਮੂਲ ਚੰਦ। ਸੋਰਠਾ ਏਕ ਦਿਵਸ ਸੁਖ ਨਾਹੇ। ਕਹਿੰਦੇ ਸਿਆਮੇ ਬ੍ਰਹਮਣ ਕੀ ਦੱਸਾਂ, ਇੱਕ ਦਿਨ ਵੀ ਮੈਨੂੰ ਸੁਖ ਨਹੀਂ ਹੋਇਆ। ਜਬ ਕੀ ਸੁਤਾ ਵਿਵਾਹ ਦੀ ਆ ਗੁਰੂ ਨਾਨਕ ਸਾਹਿਬ ਦੇ ਨਾਲ ਮੈਂ ਆਪਣੀ ਲੜਕੀ ਜੀ ਵਿਆਹਤੀ ਹੈ। ਵੈਸੇ ਉਹ ਗੋਰਨ ਮਾਹੇ। ਕੀ ਦੱਸਾਂ ਸਾਮੇ ਬ੍ਰਾਹਮਣਾ, ਹੁਣ ਕਬਰਾਂ ਮਟੀਆਂ ਵਿੱਚ ਜਾ ਬੈਠਾ। ਤਸ਼ ਧਰਨੀ ਘਰ ਘਰ ਸਭ। ਤਜ ਤਰਨੀ ਘਰ ਕਾਰ ਸਭ, ਘਰ ਦਾ ਕੰਮ ਵੀ ਮੋਦੀ ਖਾਨੇ ਦਾ ਵੀ ਘਰ ਕੰਮ ਛੱਡਤਾ ਤੇ ਘਰ ਵਾਲੀ ਵੀ ਛੱਡਤੀ ਉਸਨੇ। ਦੋਹਰਾ ਸੁਣ ਕਰ ਆਤੁਰ ਬਚਨ ਤੇ, ਇਸ ਤਰ੍ਹਾਂ ਕਹਿੰਦੇ ਵਿਆਕਲਤਾ ਵਾਲੇ ਬਚਨ ਸੁਣ ਕੇ ਸਿਆਮੇ ਬ੍ਰਹਮਣ ਨੇ ਮੂਲ ਚੰਦ ਦੇ ਕਰ ਤੋ ਦਿਜਬਾਰ ਕੀਓ ਪਿਆਨ। ਜਿਹੜਾ ਸਿਆਮਾ ਬ੍ਰਹਮਣ ਹੈ ਇਸਨੇ ਮੂਲ ਚੰਦ ਦੇ ਨਾਲ ਚੱਲਣਾ ਕੀਤਾ ਹੈ। ਚੱਲ ਹੋ ਤੇ ਸਹਿ ਸਮਝਾਏ ਹੈ, ਚੱਲ ਵੀ ਮੂਲ ਚੰਦ ਆਪਾਂ ਤੇਰੇ ਗੁਰੂ ਨਾਨਕ ਸਾਹਿਬ ਨੂੰ ਸਮਝਾਈਏ ਜੁਆਈ ਨੂੰ। ਅਸਬਿਦ ਕਰਤ ਬਖਾਨ, ਇਸ ਤਰ੍ਹਾਂ ਕਹਿੰਦੇ ਉਹ ਮੂਲ ਚੰਦ ਨੂੰ ਇਹ ਬ੍ਰਹਮਣ ਕਹਿੰਦਾ ਹੋਇਆ ਚੱਲਿਆ ਹੈ। ਕਬਿਤ ਬੇਦੀ ਕੁਲ ਮੰਡਲ ਸਕਲ ਦੁੱਖ ਖੰਡਨ, ਜੋ ਬੇਦੀਆਂ ਦੇ ਕੁਲ ਨੂੰ ਪੂਸ਼ਿਤ ਕਰਨ ਵਾਲੇ ਜਾਂ ਬੇਦੀਆਂ ਕੁਲ ਦੇ ਗਹਿਣਾ ਗਹਿਣੇ ਵਾਂਗੂ ਸਜਾਉਣ ਵਾਲੇ ਸਾਰੇ ਦੁੱਖਾਂ ਨੂੰ ਟੋਟੇ ਟੋਟੇ ਕਰ ਦੇਣ ਵਾਲੇ, ਪਖੰਡਨ ਕੁਦੰਡਨ ਸਰੂਪ ਜਿਹ ਧਾਰਿਆ, ਬੜੇ ਬੜੇ ਡੰਬੀਆਂ ਪਖੰਡੀਆਂ ਨੂੰ ਦੰਡ ਵੇਣ ਵਾਲੇ, ਅਜੇ ਸੌ ਸੁਹਾਗਣ ਨੂੰ ਕੁਟਾਇਆ ਸੀ ਸਟਾਇਆ ਸੀ ਉੱਥੇ ਦੰਡ ਦੇਣ ਵਾਲੇ ਆ, ਜਿਨ੍ਹਾਂ ਨੇ ਸਰੂਪ ਧਾਰਿਆ ਹੈ ਪਖੰਡੀਆਂ ਨੂੰ ਛਾਟਾ ਛਕਾਉਣ ਵਾਸਤੇ। ਮੂਲਾ ਲਈਏ ਪੰਡਿਤ ਜਹਾਂ ਹੈ ਮਹਿ ਮੰਡਤ, ਮੂਲੇ ਨੇ ਉਹ ਪੰਡਿਤ ਨੂੰ ਲਿਆ ਜਿੱਥੇ ਕਹਿੰਦੇ ਇਸ ਤਰ੍ਹਾਂ ਧਰਤੀ ਨੂੰ ਮੰਡਤ ਕੀ ਹੈ ਸਜਾਉਣ ਵਾਲੇ ਬੈਠੇ ਨੇ। ਨਿਕਟ ਬੈਠ ਧੁੰਡ ਤੇ ਜਾਂ ਵਚਨ ਉਚਾਰਿਆ, ਸਵੇਰੇ ਕੋਲ ਬੈਠ ਕੇ ਮੁਖਾਂ ਵਚਨ ਕਿਹਾ ਹੈ। ਬਾਲ ਬੁੱਧ ਲੀਨ ਕਾਚੀ ਬਾਤ ਸਾਬ ਕੀਨ ਤੁਮ, ਸਿਆਮੇ ਬ੍ਰਹਮਣ ਕਿਹਾ ਤੂੰ ਤਾਂ ਵੀ ਬਾਲਕਾਂ ਬੁੱਧੀ ਬਾਲਕਾਂ ਵਾਲੀ ਬੱਚਿਆਂ ਵਾਲੀ ਬੁੱਧੀ ਧਾਰਨ ਕਰ ਲਈ, ਸਾਰੀਆਂ ਗੱਲਾਂ ਬਾਤਾਂ ਤੂੰ ਇਹ ਕੱਚੀਆਂ ਜੀਆਂ ਕੀਤੀਆਂ ਗੁਰੂ ਨਾਨਕ। ਮੋਦੀ ਕ੍ਰਿਤ ਸ਼ੋਰ ਦੀਨ ਨੀਕੇ ਨਾ ਵਿਚਾਰਿਆ, ਕਿੱਡਾ ਵਧੀਆ ਮੋਦੀ ਖਾਮੇ ਦਾ ਕੰਮ ਤੈਨੂੰ ਮਿਲਿਆ ਸੀ ਛੱਡ ਦਿੱਤਾ, ਕੋਈ ਸੋਚਿਆ ਵਿਚਾਰਿਆ ਨੀ ਮਾੜਾ ਮੋਟਾ ਤੈਨੇ। ਮਾਤ ਪਿਤਾ ਲਾਜ ਤਾਜ ਦੇਹ ਅਸ ਵੇਖ ਸਾਜ, ਵੇਖ ਲਾ ਗੁਰੂ ਨਾਨਕ ਸਾਹਿਬ ਤੂੰ ਮਾਂ ਪਿਓ ਦੀ ਵੀ ਸ਼ਰਮ ਲੱਜ ਜਾ ਛੱਡ ਦਿੱਤੀ, ਇਹੋ ਜਿਹਾ ਹੁਣ ਖਬਨੀ ਜੀ ਪਾ ਕੇ ਭੇਖ ਸਚਾ ਲਿਆ ਸਰੀਰ ਤੇ। ਦੁਸ਼ਟ ਮਸਾਨ ਥਾਨ ਭਏ ਹਿਤ ਕਾਰਿਆ, ਜਿਹੜਾ ਭੈੜਾ ਜਾ ਮਸਾਨ ਮੁਰਦ ਘਾਟ ਇਸ ਥਾਨ ਤੈਨੂੰ ਬੜਾ ਹਿਤ ਕਰਨ ਲੱਗਾ, ਚੰਗਾ ਲੱਗ ਪਿਆ, ਇਹਦੇ ਨਾਲ ਤੂੰ ਪ੍ਰੇਮ ਕਰਨ ਵਾਲਾ ਹੋ ਗਿਆ, ਮੁਰਦ ਘਾਟ ਵਿੱਚ ਆ ਬੈਠਾ ਮਾੜੇ ਥਾਂ। ਦੋਹਰਾ ਸੁਣ ਪੰਡਤ ਕੇ ਬੈਨ ਇਵ, ਇਸ ਤਰ੍ਹਾਂ ਸਿਆਮੇ ਪੰਡਤ ਦੇ ਬਚਨ ਸੁਣ ਕੇ ਸ੍ਰੀ ਨਾਨਕ ਜਗ ਕੰਤ, ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਮਾਲਕ ਹਨ, ਉਚਰਿਓ ਸ਼ਬਦ ਬਸੰਤ ਮੈਂ, ਬਸੰਤ ਰਾਗ ਵਿੱਚ ਆਪ ਜੀ ਨੇ ਮੁਖਾਰਬਿੰਦ ਤੋਂ ਸ਼ਬਦ ਉਚਾਰਨ ਕੀਤਾ। ਉਤੀ ਸੁਰਿਤ ਬਸੰਤ, ਜਦੋਂ ਮਹਾਰਾਜ ਕੋਲੇ ਚੱਲ ਕੇ ਆਇਆ ਸੀ ਉਸਨੂੰ ਉਸ ਵੇਲੇ ਬਸੰਤ ਰਤੀ ਸੀ, ਇਹ ਫੱਗਣ ਚੇ ਦੇ ਮਹੀਨੇ ਵਿੱਚ ਹੀ ਆਇਆ ਸੀ। ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ। ਬਸੰਤ ਜਿਹੜਾ ਦੂਸਰਾ ਹਿੰਡੋਲ ਰਾਗ ਹੈ ਦੋਹਾਂ ਵਿੱਚ ਇਹ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ। ਉਹ ਬੱਚਿਆਂ ਵਾਲੀ ਤੂੰ ਬੁੱਧ ਗ੍ਰਹਿਣ ਕਰ ਲਈ, ਤੂੰ ਬੱਚਾ ਬਣਿਆ ਗਲੀ ਕੀਤੀ ਹੈ, ਉਸਦੇ ਪਰਸਾਏ ਮਹਾਰਾਜ ਕਹਿੰਦੇ ਵੀ ਠੀਕ ਹੈ, ਮਨ ਰੂਪੀ ਜਿਹੜਾ ਰਾਜਾ ਹੈ ਇਹ ਬੱਚਿਆਂ ਵਰਗਾ ਹੈ, ਅਤੇ ਇਸ ਤਰ੍ਹਾਂ ਜਿਹੜੀ ਆ ਕੱਚੀ ਦੇਹ ਨਾਸਵੰਤ ਦੇਹ ਹੈ, ਇਸ ਨਗਰੀ ਵਿੱਚ ਮਨ ਰੂਪੀ ਬੱਚਾ ਰਾਜਾ ਰਹਿੰਦਾ ਹੈ। ਦੁਸ਼ਟਾ ਨਾਲ ਪਿਆਰੋ, ਇਹ ਵੀ ਦੱਸੀਏ ਪੰਡਤਾ ਇਹ ਜਿਹੜਾ ਬੱਚਾ ਰਾਜਾ ਹੈ ਨਾ ਮਨ, ਇਹਦਾ ਦੁਸ਼ਟ ਜਿਹੜੇ ਕਾਮ ਕਰੋ ਲੋਹ ਮੋਹ ਹੰਕਾਰ ਹੈ, ਇਹਨਾਂ ਦੁਸ਼ਟਾਂ ਨਾਲ ਇਹਦਾ ਬੜਾ ਪਿਆਰ ਹੈ। ਦੋਏ ਮਾਈ ਦੋਏ ਬਾਪਾ ਪੜੀ ਹੈ, ਅੰਦਰਲਾ ਮਨ ਰੂਪੀ ਬੱਚਾ ਰਾਜਾ ਇਹਦੀਆਂ ਦੋ ਮਾਵਾਂ ਹੈ, ਇੱਕ ਤਾਂ ਅਵਿਦਿਆ ਹੈ ਇੱਕ ਕਹਿੰਦੇ ਮਾਇਆ ਹੈ, ਜਾਂ ਬੇਸਮਝੀ ਨਾਲ ਜ਼ਿਆਦਾ ਪਿਆਰ ਕਰਦਾ ਜਾਂ ਮਾਇਆ ਨਾਲ ਇਹ ਮਨ ਪਿਆਰ ਕਰਦਾ, ਦੋ ਇਹਦੀਆਂ ਮਾਤਾਵਾਂ ਹਨ। ਇਹ ਵੀ ਸ਼ਾਸਤਰਾਂ ਦੁਆਰਾ ਪੜ੍ਹ ਕੇ ਜਾਣਿਆ ਜਾਂਦਾ ਹੈ। ਪੰਡਿਤ ਕਰਹੋ ਵਿਚਾਰ, ਇਹ ਵੀ ਪੰਡਿਤ ਹੈ ਵਿਦਵਾਨ ਹੈ, ਵਿਚਾਰ ਕਰ ਲੈ ਵੀ ਇਹ ਮਨ ਦੀਆਂ ਦੋ ਮਾਵਾਂ ਨਹੀਂ ਹੈ। ਸਵਾਮੀ ਪੰਡਤਾ ਤੁਮ ਦੇਹ ਮਤੀ, ਇਹ ਵੀ ਪੰਡਤਾ ਤੈਨੂੰ ਸਵਾਮੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਤ ਸਿੱਖਿਆ ਦਿੰਦੇ, ਅਕਲ ਮਤ ਦਿੰਦੇ ਆ, ਜੇ ਤੂੰ ਸਿਆਣਾ ਲੈ ਲੈ ਸਾਥੋਂ। ਕਿਨ ਬਿਦ ਪਾਵੋ ਪ੍ਰਾਨਪਤੀ, ਕਹਿਣ ਲੱਗਿਆ ਮਹਾਰਾਜ ਫਿਰ ਦੱਸੋ ਉਹ ਜਿਹੜਾ ਪਰਮੇਸ਼ਰ ਪ੍ਰਾਣ ਦਾ ਪਤੀ ਹੈ, ਕਿਰਪਾ ਕਿਸ ਤਰ੍ਹਾਂ ਪਾਈਏ। ਉਹ ਕਿਨ ਬਿਦ ਪਾਵੋ ਪ੍ਰਾਨਪਤੀ, ਇਹ ਸਵਾਲ ਹੈ, ਪ੍ਰਸ਼ਨ ਹੈ ਪੰਡਿਤ ਵੱਲੋਂ, ਦੱਸਣ ਵਾਲਾ ਪ੍ਰਾਣਾਂ ਦਾ ਪਤੀ ਕਿਵੇਂ ਪਾਈਏ। ਰਹਾਉ ਚੌਪਈ ਮਨ ਰਾਜਾ ਬਾਲਿਕ ਸਮਝੋ, ਇਹ ਜਿਹੜਾ ਸ਼ਬਦ ਹੈ ਇਹਦਾ ਉਹ ਕਵੀ ਅਰਥ ਕਰ ਰਿਹਾ ਵੀ ਮਨ ਜਿਹੜਾ ਰਾਜਾ ਹੈ ਬੱਚਿਆਂ ਦੇ ਸਮਾਨ ਹੈ। ਇਹ ਨਿਤ ਪ੍ਰਤ ਜਾਨਾ ਚੰਚਲ ਸੋ, ਇਹ ਵੀ ਪੰਡਿਤ ਹੈ, ਮਨ ਰੂਪੀ ਬੱਚੇ ਰਾਜੇ ਨੂੰ ਹਮੇਸ਼ਾ ਜਾਣ ਲਾ ਬੜਾ ਹੀ ਚੰਚਲ ਹੈ। ਜਿਵੇਂ ਬੱਚਾ ਨਹੀਂ ਕਿਤੇ ਖੜਦਾ ਟਿਕਦਾ ਹੁੰਦਾ, ਮਨ ਰੂਪੀ ਬੱਚਾ ਖੜਦਾ ਨਹੀਂ ਟਿਕਦਾ ਨਹੀਂ ਕਿਤੇ, ਕੁਰਸੀਆਂ ਬੰਦਰ ਨੂੰ ਮਾਰੀ ਜਾਂਦਾ ਹੈ। ਨੀਤ ਨਸੀਖੋ ਰੂਪ ਗਿਆਨਾ, ਇਸੇ ਤਰ੍ਹਾਂ ਜਿਹੜੀ ਗਿਆਨ ਰੂਪ ਵਾਲੀ ਸਿੱਖਿਆ ਹੈ ਉਹ ਕਦੇ ਸਿੱਖਦਾ ਹੀ ਨਹੀਂ ਹੈ। ਜਿਹਦੇ ਦੁਆਰਾ ਇਹਨੂੰ ਬ੍ਰਹਮ ਗਿਆਨ ਹੋਵੇ ਔਰ ਗਿਆਨ ਰੂਪ ਵਾਲੀ ਸਿੱਖਿਆ ਇਹ ਕਦੇ ਸੁਣਦਾ ਹੀ ਨਹੀਂ ਤੇ ਸਿੱਖਦਾ ਹੀ ਨਹੀਂ ਹੈ। ਖੇਲ ਰਚਿਓ ਸੁਖ ਵਿਸ਼ੇ ਮਹਾਨਾ, ਸਗੋਂ ਮਨ ਰੂਪੀ ਰਾਜਾ ਵਿਸ਼ੇ ਸੁਖ ਰੂਪ ਜਿਹੜੀ ਖੇਲ ਹੈ ਇਹਦੇ ਵਿੱਚ ਬਹੁਤ ਰਚਿਆ, ਵਿਸ਼ਿਆਂ ਸੁਖ ਵਿੱਚ ਪਰਚਿਆ ਹੋਇਆ। ਕਾਚੀ ਨਗਰੀ ਮਹਿ ਇਹ ਬਾਸਾ, ਜਿਹੜੀ ਦੇਹ ਰੂਪੀ ਕੱਚੀ ਨਗਰੀ ਇਹਦੇ ਵਿੱਚ ਮਨ ਰੂਪੀ ਬੱਚਾ ਰਾਜਾ ਵਾਸ ਕਰ ਲਿਆ ਹੈ। ਆਜ ਕਾਲ ਜਿਹ ਹੋਏ ਬਿਨਾਸਾ, ਇਸ ਦੇਹ ਰੂਪ ਨਗਰੀ ਦਾ ਅੱਜ ਜਾਂ ਕੱਲ ਨੂੰ ਕਹਿੰਦੇ ਖਾਤਮਾ ਹੋ ਜਾਣਾ ਹੈ। ਨਿਤ ਥਿਰ ਜਾਣਤ ਕੀਨ ਸੁਨੇਹਾ, ਮਨ ਰੂਪੀ ਰਾਜਾ ਬੱਚਾ ਇਸ ਦੇਹ ਰੂਪੀ ਨਗਰੀ ਨੂੰ ਕਹਿੰਦੇ ਇੱਜ਼ਤ ਜਾਣ ਕੇ ਇਹਦੇ ਨਾਲ ਬੜਾ ਮੋਹ ਕਰ ਰਿਹਾ ਹੈ। ਟਹਿ ਕਾਲ ਪਰੈ ਜਬ ਮੇਹਾ, ਪਰੇ ਮਨ ਰੂਪੀ ਰਾਜੇ ਨੂੰ ਪਤਾ ਨਹੀਂ ਬੱਚੇ ਨੂੰ ਵੀ ਜਦੋਂ ਕਾਲ ਰੂਪੀ ਬਾਰਿਸ਼ ਪੈ ਗਈ, ਮੌਤ ਰੂਪੀ ਮੀਂਹ ਪੈ ਗਿਆ, ਇਹ ਕੱਚੀ ਦੇਹ ਨੇ ਢਹਿ ਜਾਣਾ ਖਿਲਰ ਜਾਣਾ ਹੈ। ਚਾਏ ਅਚਾਨਕ ਕਰ ਇਹ ਸਾਚੀ, ਇਹ ਇਸ ਤਰ੍ਹਾਂ ਕਹਿੰਦੇ ਅਚਨਚੇਤ ਇਹ ਸਾਰੀ ਜਿਹੜੀ ਦੇਹ ਰੂਪੀ ਨਗਰੀ ਜੀ ਹੈ ਇਹਨੇ ਗਲ ਗੁਲ ਜਾਣਾ ਹੈ। ਤਬ ਸੋਝੀ ਹੋਇ ਦੁਖ ਮਝਾਰੀ, ਇਹ ਜਦੋਂ ਇਹਨੂੰ ਸੋਝੀ ਜੀ ਹੋਈ ਨਾ ਮਨ ਰੂਪੀ ਬੱਚੇ ਰਾਜੇ ਨੂੰ, ਫਿਰ ਬੜਾ ਦੁੱਖਾਂ ਵਿੱਚ ਫਾਜਾ ਦੁਖੀ ਹੋਊਗਾ। ਇਹ ਪੰਜ ਦੁਸ਼ਟ ਸੋ ਕਰਤ ਪਿਆਰੂ, ਕੀ ਹੈ ਕਹਿੰਦੇ ਦੇਹ ਰੂਪੀ ਨਗਰੀ ਵਿੱਚ ਬੈਠਾ ਮਨ ਰੂਪੀ ਬਾਲਕ ਰਾਜਾ ਪੰਜ ਜਿਹੜੇ ਦੁਸ਼ਟ ਹੈ ਨਾ ਉਹਨਾਂ ਨਾਲ ਬੜਾ ਹੀ ਪ੍ਰੇਮ ਪਿਆਰ ਕਰਦਾ ਹੈ। ਸੋ ਤਿਹ ਕੇ ਨਿਤ ਕਾਜ ਵਿਕਾਰ, ਜਿਹੜੇ ਪੰਜੇ ਦੁਸ਼ਟ ਹੈ ਹਮੇਸ਼ਾ ਇਹਦੇ ਮਨ ਰੂਪੀ ਰਾਜੇ ਦੇ ਕੰਮਾਂ ਨੂੰ ਵਿਗਾੜਦੇ ਹੈ। ਦੋਹਰਾ ਕਾਮ ਕ੍ਰੋਧ ਅਰ ਲੋਭ ਪੁਨ, ਕਿਹੜੇ ਹੈ ਪੰਜ ਦੁਸ਼ਟ? ਕਹਿੰਦੇ ਪਹਿਲਾ ਕਾਮ ਹੈ, ਦੂਜਾ ਕ੍ਰੋਧ ਹੈ, ਤੀਜਾ ਹੈ ਕਹਿੰਦੇ ਲੋਭ, ਮੋਹ ਬਲੀ ਹੰਕਾਰ, ਚੌਥਾ ਹੈ ਮੋਹ ਹੈ ਬਲੀ, ਤੇ ਇਸੇ ਤਰ੍ਹਾਂ ਪੰਜਵਾਂ ਹੰਕਾਰ ਹੈ ਦੁਸ਼ਟ। ਇਨਸਿਓ ਕਰਤਿਓ ਮੀਤਤਾ, ਇਹਨਾਂ ਦੁਸ਼ਟਾਂ ਨਾਲ ਕਹਿੰਦੇ ਮਿੱਤਰਤਾ ਕਰਦਿਆਂ ਕਰਦਿਆਂ, ਭਾ ਸੰਗਤ ਤੇ ਖੁਆਰ, ਇਹਨਾਂ ਦੀ ਸੰਗਤ ਕਰਕੇ ਕਹਿੰਦੇ ਇਸ ਤਰ੍ਹਾਂ ਇਹ ਖੱਜਲ ਖੁਆਰ ਹੋ ਗਿਆ ਮਨ ਰੂਪੀ ਰਾਜਾ। ਚੌਪਈ ਲੂਟਹਿ ਮਿਲ ਕਰ ਇਸਕੀ ਨਗਰੀ, ਇਹ ਜਿਹੜੇ ਪੰਜੇ ਦੁਸ਼ਟ ਹੈ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਮਿੜ ਕੇ ਦੇਹ ਰੂਪੀ ਨਗਰੀ ਵਿੱਚੋਂ ਸੋ ਗੁਣ ਜਿਹੜੇ ਹਨ ਉਹਨਾਂ ਨੂੰ ਲੁੱਟਦੇ ਹਨ। ਨੀਤ ਉਜਾਰ ਹੈ ਈਸ਼ ਉਜਗਰੀ, ਇਸ ਤਰ੍ਹਾਂ ਕਹਿੰਦੇ ਈਸ਼ਰ ਜਿਹੜਾ ਇਸ ਈਸ਼ ਜਿਹੜਾ ਇਹ ਮਾਲਕ ਹੈ ਦੇਹ ਦਾ ਇਸ ਨਗਰੀ ਦਾ, ਪ੍ਰਗਟੀਏ ਦੀ ਨਗਰੀ ਨੂੰ ਉਜਾੜੀ ਜਾਂਦੇ ਹੈ, ਜਿੰਨੇ ਸੋ ਗੁਣ ਹੈ ਉਹਨਾਂ ਨੂੰ ਇਹ ਗੁਆਈ ਜਾਂਦੇ ਹੈ। ਬਿਗਰਿਓ ਆਪਣੋ ਜਾਣਿਓ ਨਾਹੀ, ਜਿਹੜਾ ਮਨ ਰੂਪੀ ਰਾਜਾ ਹੈ ਵੀ ਆਪਣਾ ਮੇਰਾ ਸਭ ਕੁਛ ਵਿਗੜਦਾ ਜਾ ਰਿਹਾ ਇਹ ਜਾਣਦਾ ਹੀ ਨਹੀਂ। ਮਿਲਿਓ ਰਹੇ ਪੁਨ ਪੁਨ ਤਿੰਨ ਮਾਹੀ, ਵੀ ਇਹ ਜਿਹੜੇ ਪੰਜੇ ਕਾਮ ਕਰੋ ਲੋ ਮੋਹ ਹੰਕਾਰ ਦੁਸ਼ਟ ਉਹਨਾਂ ਵਿੱਚ ਵਾਰ ਵਾਰ ਮਿਲਿਆ ਰਹਿੰਦਾ, ਉਹਨਾਂ ਨੂੰ ਵੀ ਇਹ ਧਾਰਨ ਕਰਦਾ ਹੈ, ਉਹਨਾਂ ਨਾਲ ਹੀ ਰਹਿੰਦਾ ਹੈ। ਮਾਤ ਅਵਿਦਿਆ ਦੂਜੀ ਮਾਇਆ, ਬਾਕੀ ਮਨ ਰੂਪੀ ਰਾਜੇ ਦੀ ਪਹਿਲੀ ਮਾਂ ਅਵਿਦਿਆ ਬੇਸਮਝੀ ਅਗਿਆਨਤਾ ਹੈ, ਦੂਜੀ ਮਾਇਆ ਇਹਦੀ ਮਾਂ ਹੈ। ਈਸ਼ ਜੀਵ ਦੋਏ ਪਿਤ ਜਿਨ ਜਾਇਆ, ਦੋਏ ਦੇ ਪਿਓ ਹੈ, ਇੱਕ ਈਸ਼ਵਰ ਹੈ ਇੱਕ ਜੀਵ ਹੈ, ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਹੈ ਮਨ ਰਾਜੇ ਬਾਲਕ ਨੂੰ। ਦੁਆ ਕੋ ਜਾਣਿਓ ਕੁਟਿਲਤਾ ਕਾਰਨ, ਦੁਆ ਕੋ ਜਾਣਿਓ, ਜਾਣਿਓ ਨਹੀਂ ਹੈ ਬੇਗਪਲ, ਦੁਆ ਕੋ ਜਾਣਿਓ ਕੁਟਿਲਤਾ ਕਾਰਨ, ਕਹਿੰਦੇ ਦੋਹਾਂ ਦਾ ਇਹ ਪੈਦਾ ਕੀਤਾ ਉਤਪਤ ਕੀਤਾ ਹੋਇਆ ਹੈ, ਡੇਢ ਤਾਈ ਦਾ ਇਹ ਮੁੱਢ ਹੈ। ਕਿਹ ਬਿਦ ਯਾ ਕੋ ਹੋਏ ਸਵਾਰਨ, ਦੱਸ ਵੀ ਇਹ ਜਿਹੜਾ ਮਨ ਰੂਪੀ ਬੱਚਾ ਹੈ ਇਹਦਾ ਕਿਵੇਂ ਸਵਾਰਨਾ ਹੋਵੇ, ਕਿਵੇਂ ਸਿਆਣਾ ਬਣੇ। ਕਰ ਵਿਚਾਰ ਸਿਖਵਨ ਮੁਝ ਦੀਜੈ, ਪਹਿਲਾਂ ਤੂੰ ਆਪਣੇ ਮਨ ਰੂਪੀ ਬੱਚੇ ਰਾਜੇ ਦੀ ਕਹਿੰਦੇ ਵਿਚਾਰ ਕਰਕੇ ਫਿਰ ਵੀ ਪੰਡਤਾ ਮੈਨੂੰ ਤੂੰ ਕੋਈ ਸਿੱਖਿਆ ਦੇਈਂ। ਭੋ ਪੰਡਤ ਪ੍ਰਾਪਤ ਪ੍ਰਭ ਕੀ ਜੈ, ਇਸ ਤਰ੍ਹਾਂ ਵੀ ਪੰਡਤਾ ਮਨ ਨੂੰ ਸਮਝਾ ਕੇ ਪਰਮੇਸ਼ਰ ਪ੍ਰਭੂ ਨੂੰ ਪ੍ਰਾਪਤ ਕਰ ਲੈ। ਇਹ ਬਿਦ ਬਦ ਕਰ ਕਰਨਾ ਸਦਨਾ, ਇਸ ਤਰ੍ਹਾਂ ਸਾਮੇ ਬ੍ਰਹਮਣ ਤਾਈ ਮਹਾਰਾਜ ਨੇ ਮੁਖੋਂ ਬਚਨ ਕਹਿ ਕੇ ਜੋ ਕਿਰਪਾ ਦੇ ਕਰ ਹਨ। ਮਸਟ ਕਰੀ ਪੁਨ ਪੰਕਜ ਬਦਨਾ, ਇਹਨਾਂ ਦਾ ਕਵਲ ਵਰਗਾ ਮੁਖ ਹੈ, ਉਹਨਾਂ ਨੇ ਫਿਰ ਚੁੱਪ ਧਾਰਨ ਕਰ ਰਹੀ ਹੈ। ਦੋਹਰਾ ਮੂਲਾ ਬੋਲਿਓ ਸੁਨਤ ਬਚ, ਬ੍ਰਹਮਣ ਸਿਆਣਾ ਸੀ ਸੁਣ ਕੇ ਚੁੱਪ ਕਰ ਗਿਆ, ਫਿਰ ਇਹੋ ਜਿਹੇ ਬਚਨ ਸੁਣ ਕੇ ਮੂਰਚੰਦ ਬੋਲ ਪਿਆ। ਅਸ ਵਿਚਾਰ ਜੇ ਤੋ ਇਹੋ ਜੀ, ਜੇ ਤੈਨੂੰ ਬੜੀ ਭਾਰੀ ਸ੍ਰੇਸ਼ਟ ਵਿਚਾਰ ਸੀ, ਮਨ ਦਾ ਪਤਾ ਸੀ ਵੀ ਇਹ ਬੱਚੇ ਵਰਗਾ, ਇਹਦਾ ਕਾਮ ਕਰੋ ਲੋਹ ਮੋਹੰਕਾਰ ਦੁਸ਼ਟਾਂ ਨਾਲ ਪਿਆਰ ਹੈ, ਇਹੋ ਜਿਹੇ ਚ ਤੈਨੂੰ ਸ੍ਰੇਸ਼ਟ ਵਿਚਾਰ ਹੈਗੀ ਸੀ, ਤਾਂ ਵਿਆਹ ਕਰਵਾਏ ਕਿਉਂ? ਤਾਂ ਫਿਰ ਕਹਿੰਦੇ ਤੂੰ ਵਿਆਹ ਜਾ ਕਿਉਂ ਕਰਵਾਇਆ ਭਲਾ ਬਈ, ਤੈਂ ਦੁੱਖ ਦੀਨੋ ਮੋਹ ਕਰਕੇ ਕਹਿੰਦੇ ਸਿਆਣਾ ਬਣ ਕੇ ਤੇ ਮੈਨੂੰ ਕਹਿੰਦੇ ਤੂੰ ਦੁੱਖ ਦਿੱਤਾ। ਦਰਬ ਲੁਟਾਇਓ ਬਾਦ ਬਹੋ, ਬਾਕੀ ਜਿਹੜਾ ਮੋਦੀ ਖਾਨੇ ਦਾ ਧਨ ਸੀ ਉਹ ਐਵੇਂ ਵਿਅਰਥ ਇਹਨੇ ਲਪਾਟ ਦਿੱਤਾ, ਲੁਟਾ ਪਟਾ ਦਿੱਤਾ। ਸੁਤਤੀ ਦਿਓ ਨਟਾਂਕ, ਆਪਣੇ ਪੁੱਤਰ ਸ੍ਰੀ ਚੰਦ ਨੂੰ ਦਿੱਤਾ, ਨਾ ਘਰਵਾਲੀ ਨੂੰ ਦਿੱਤਾ, ਇੱਕ ਟਕਾ ਤੇਨੇ ਬਿਨ ਬਰੀੜਾ ਤਜ ਭਾਜਿਆ। ਫਿਰ ਕਹਿੰਦੇ ਮਾੜੀ ਮੋਟੀ ਲੱਜਿਆ ਨਹੀਂ ਕੀਤੀ ਹੈ, ਬਿਨਾਂ ਲੱਜਿਆ ਤੋਂ ਬਿਨਾਂ ਸ਼ਰਮ ਤੋਂ ਛੱਡ ਕੇ ਸਭ ਕੁਝ ਭੱਜ ਗਿਆ। ਪੁਨ ਪੁਨ ਕਹਿ ਸ੍ਰੀ ਮੁਖ ਵਾਕ, ਗੁਰੂ ਮਹਾਰਾਜ ਨੇ ਫਿਰ ਮੂਰਚੰਦ ਦੇ ਤਾਈ ਇਸ ਤਰ੍ਹਾਂ ਦੇ ਬਚਨ ਕਹੇ, ਉਹ ਸ਼ਬਦ ਵਿੱਚ ਬਾਣੀ ਵਿੱਚ, ਭੀਤਰ ਅਗਨ ਬਨਾਸਪਤ ਮੌਲੀ। ਕਹਿੰਦੇ ਉਹ ਮੂਰਚੰਦ, ਆ ਸਰੀਰ ਦੇ ਅੰਦਰ ਅੱਗ ਹੈ, ਬਨਾਸਪਤੀ ਜਿਹੜੀ ਹੈ, ਜਿੰਨੇ ਦਰਖਤ ਹੈ ਸਾਰਿਆਂ ਦੇ ਵਿੱਚ ਅੱਗ ਹੈਗੀ ਸਮਾਨ ਅਗਨੀ, ਪਰ ਫਿਰ ਵੀ ਇਹ ਦਰਖਤ ਕਹਿੰਦੇ ਪ੍ਰਫੁੱਲਤ ਹੋ ਰਹੇ ਖਿੜ ਰਹੇ ਹੈ। ਇਸੇ ਤਰ੍ਹਾਂ ਸਾਰਿਆਂ ਦੇ ਸਰੀਰਾਂ ਦੇ ਅੰਦਰ ਕਹਿੰਦੇ ਤ੍ਰਿਸ਼ਨਾ ਦੀ ਅੱਗ ਹੈ, ਫਿਰ ਵੀ ਜਿਹੜੀ ਸਵਗੁਣਾ ਦੀ ਬਨਸਪਤੀ ਪ੍ਰਫੁੱਲਤ ਹੋ ਰਹੀ ਅੰਦਰ ਹੀ। ਸਾਗਰ ਪੰਡੈ ਪਾਇਆ, ਜਿਹੜਾ ਪਰਮੇਸ਼ਰ ਹੈ ਕਹਿੰਦੇ ਉਸਨੇ ਆਪਣੇ ਹੁਕਮ ਰੂਪੀ ਪੰਡ ਦੇ ਵਿੱਚ ਜਿਹੜਾ ਸਮੁੰਦਰ ਹੈ ਇਸ ਨੂੰ ਪਾਇਆ, ਸਮੁੰਦਰ ਨੂੰ ਪਰਮੇਸ਼ਰ, ਉਹ ਪਰਮੇਸ਼ਰ ਨੇ ਜਿਹੜਾ ਇਹ ਸੰਸਾਰ ਰੂਪੀ ਸਮੁੰਦਰ ਇਸ ਨੂੰ ਹੁਕਮ ਰੂਪੀ ਪੰਡ ਵਿੱਚ ਪਾ ਕੇ ਬੰਨ ਕੇ ਰੱਖਿਆ ਹੋਇਆ ਹੈ। ਚੰਦ ਸੂਰਜ ਦੋਏ ਘਰ ਹੀ ਭੀਤਰ, ਇਸ ਤਰ੍ਹਾਂ ਸਰੀਰ ਘਰ ਵਿੱਚ ਵੀ ਸੰਸਾਰ ਘਰ ਦੇ ਵਿੱਚ ਵੀ ਚੰਦਰਮਾ ਤੇ ਦੋ ਦੀਵੇ ਹਨ, ਚੰਦਰਮਾ ਸੂਰਜ ਸਰੀਰ ਘਰ ਦੇ ਵਿੱਚ ਤਾਂ ਵਿਰਾਗ ਅਤੇ ਵਿਵੇਕ ਰੂਪੀ ਦੋ ਦੀਵੇ ਹਨ, ਬਾਹਰ ਸੰਸਾਰ ਕਰ ਬ੍ਰਹਿਮੰਡ ਵਿੱਚ ਪ੍ਰਤੱਖ ਚੰਦ ਸੂਰਜ ਤੋਂ ਦੀਵੇ ਹਨ। ਐਸਾ ਗਿਆਨ ਨਾ ਪਾਇਆ, ਇਹੋ ਜਿਹਾ ਵੀ ਗਿਆਨ ਤੈਨੇ ਵੀ ਪਾਇਆ ਹੀ ਨਹੀਂ ਹੈ, ਸਮਝ ਰਿਹਾ ਉਹ ਗੁਰੂ ਦੁਆਰਾ ਹੁੰਦਾ, ਗੁਰੂ ਦੇ ਤੂੰ ਲੜੀ ਨਹੀਂ ਲੱਗਿਆ ਮੂਲ ਚੰਦ। ਚੌਪਈ ਭੀਤਰ ਪੂਰੀ ਤ੍ਰਿਸ਼ਨਾ ਆਸਾ, ਮਹਾਰਾਜ ਕਹਿੰਦੇ ਉਹ ਮੂਲ ਚੰਦ ਆਸ ਸਰੀਰ ਦੇ ਅੰਦਰ ਹਿਰਦੇ ਅੰਦਰ ਬੜੀ ਤਕੜੀ ਕਹਿੰਦੇ ਆਸਾ ਤੇ ਤ੍ਰਿਸ਼ਨਾ ਹੈ। ਪਾਵਕ ਜਉ ਕਬ ਹੈ ਨਾ ਤ੍ਰਿਪਤਾਸਾ, ਇਹ ਕਹਿੰਦੇ ਅੱਗ ਕਦੇ ਤ੍ਰਿਪਤ ਨਹੀਂ ਹੁੰਦੀ, ਜਿੰਨੀਆਂ ਮਰਜ਼ੀਆਂ ਲੱਕੜਾਂ ਪਾਈਏ, ਇਸੇ ਆਸਾ ਤ੍ਰਿਸ਼ਨਾ ਨੂੰ ਜਿੰਨਾ ਮਰਜ਼ੀ ਰੂਪੀ ਪਦਾਰਥਾਂ ਰੂਪੀ ਲੱਗੜ ਦੇਈਏ ਪਾਈ ਜਾਈਏ, ਅਗੋਂ ਆਸਾ ਤ੍ਰਿਸ਼ਨਾ ਰਜਦੀਆਂ ਨਹੀਂ ਹਨ। ਸਹਿਸ ਮਾਂਗ ਪੁਨ ਮਾਂਗ ਹਜ਼ਾਰਾ ਰਾ ਤ੍ਰਿਸ਼ਨਾ ਆਸਾ ਰੂਪੀ ਅਗ ਬਲ ਪਵੇ। ਪਹਿਲਾਂ ਪਹਿਲਾਂ 100 ਰੁਪਈਆ ਮੰਗਦਾ, ਫਿਰ ਕਹਿੰਦੇ 100 ਮਿਲਦੇ, 1000 ਮੰਗਦਾ ਏ। ਲੱਖ ਹੋਏ ਤੇ ਕੋਟ ਅਪਾਰਾ, ਇਹ ਜੇ 1000 ਹੋ ਜਾਏ ਫਿਰ ਕਹਿੰਦਾ ਲੱਖ ਹੋਣਾ ਚਾਹੀਦਾ, ਜੇ ਲੱਖ ਹੋ ਜਾਏ ਕਹਿੰਦੇ ਬੇਅੰਤ ਕਰੋੜਾਂ ਅਪਾਰ ਕਰੋੜਾਂ ਰੁਪਈਏ ਹੋਣੇ ਚਾਹੀਦੇ। ਅਰਬ ਖਰਬ ਸੋ ਤ੍ਰਿਪਤੈ ਨਾਹੀ, ਆਸਾ ਤ੍ਰਿਸ਼ਨਾ ਦੀ ਅੱਗ ਲੱਗ ਜੇ ਬਲ ਪਏ, ਫਿਰ ਅਰਬਾਂ ਖਰਬਾਂ ਵੀ ਹੋ ਜਾਏ ਤਾਂ ਵੀ ਇਹਨੂੰ ਰੱਜ ਨਹੀਂ ਆਉਂਦਾ ਹੈ। ਕਰ ਵਿਚਾਰ ਦੇਖੋ ਮਨ ਮਾਹੀ, ਉਹ ਮੋਰ ਚਾਹੁੰਦਾ ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕੇ ਤਾਂ ਦੇਖ, ਜਿਹੇ ਆਗੇ ਹੈ ਰੰਚਕ ਮੇਰੂ। ਜੇ ਤ੍ਰਿਸ਼ਨਾ ਦੇ ਅੱਗੇ ਜੇ ਸਮੇਰ ਪਰਬਤ ਵੀ ਸੋਨਾ ਮਿਲ ਜੇ, ਉਹਨੂੰ ਵੀ ਰੱਤੀ ਜਿੰਨਾ ਇਹ ਸਮਝਦਾ ਹੈ। ਉਧਰ ਆਕਾਸ਼ ਸਰਸ ਸਰ ਸੇਰੂ, ਇਹ ਜਿਹੜਾ ਤ੍ਰਿਸ਼ਨਾ ਇਹਦਾ ਜਿਹੜਾ ਪੇਟ ਹੈ ਆਕਾਸ਼ ਦੇ ਸਰਸ ਨਹੀਂ ਹੈ, ਵੱਡਾ ਨਹੀਂ ਹੈ, ਸੋ ਇਹਦੇ ਨਾਲੋਂ ਵੀ ਸਰਸੇਰੂ ਕੀ ਵੱਡਾ ਹੈ। ਅਜੇ ਆਕਾਸ਼ ਐਡਾ ਵੱਡਾ ਨਹੀਂ ਜਿੰਨਾ ਤ੍ਰਿਸ਼ਨਾ ਦਾ ਪੇਟ ਵੱਡਾ ਹੈ। ਸੁਣ ਹੋ ਬਨਸਪਤੀ ਸੰਸ਼ਾਕਾ, ਹਾਂ ਸੁਣ ਲਾ ਵੀ ਜਿੰਨੀਆਂ ਬਨਸਪਤੀ ਦੀਆਂ ਟਾਹਣੀਆਂ ਟਾਹਣੇ ਹਨ। ਸੁਤਾ ਸੁਤ ਸਿਮ ਦੀ ਸਾਕਾ, ਇਹਦਰ ਕਹਿੰਦੇ ਆ ਘਰਵਾਲੀ ਹੈ ਪੁੱਤਰ ਹੈ, ਘਰਵਾਲੀ ਪੁੱਤਰੀ ਹੈ ਪੁੱਤਰ ਹੈ, ਹੋਰ ਸੰਬੰਧੀ ਤੇ ਰਿਸ਼ਤੇਦਾਰ ਹਨ, ਕੁੜਮ ਵਗੈਰਾ ਹਨ ਤੇਰੇ ਵਰਗੇ। ਜਿਉਂ ਤਨ ਬ੍ਰਿਧ ਹੋਏ ਤਿੰਨ ਵਾਧਾ, ਕਹਿੰਦੇ ਜਿਵੇਂ ਜਿਵੇਂ ਕਹਿੰਦੇ ਵੱਡਾ ਹੁੰਦਾ ਉਸੇ ਤਰ੍ਹਾਂ ਉਹਨਾਂ ਵਿੱਚ ਬੰਨਿਆ ਜਾਂਦਾ ਹੈ ਵੀ ਇਹ ਮੇਰਾ ਪੁੱਤ ਹੈ, ਮੇਰੀ ਪੁੱਤਰੀ ਹੈ, ਮੇਰੇ ਰਿਸ਼ਤੇਦਾਰ ਹੈ, ਮੇਰਾ ਕੁੜਮ ਸਾਹਿਬ ਹੈ। ਨਿਸ ਬਾਸਰ ਜਿਨ ਮਹਿਮਾਨ ਫਾਦਾ, ਦਿਨੇਦਾਰ ਜਿਨ੍ਹਾਂ ਵਿੱਚ ਮਨ ਫਸਿਆ ਰਹਿੰਦਾ ਹੈ। ਦੋਹਰਾ ਮੁਕਤਾ ਤਿੰਨ ਤੇ ਕਬ ਨਹੀਂ, ਉਹ ਮੋਰ ਚੰਦਾ ਇਹਨਾਂ ਪੁੱਤਰ ਧੀਆਂ ਕੁੜਮਾਂ ਤੋਂ ਕਦੇ ਛੁੱਟਦਾ ਹੀ ਨਹੀਂ। ਫਸੇ ਉਸ ਬੈਸ ਬਿਹਾਰ, ਇਹਨਾਂ ਸਾਰਿਆਂ ਵਿੱਚ ਫਸਿਆ ਹੋਇਆ ਅਮਰ ਬਜ਼ਾਰ ਦੀ ਬਤੀਤ ਕਰ ਜਾਂਦਾ ਹੈ ਜੀ। ਸਾਗਰ ਪ੍ਰਾਤਮ ਪਿੰਡ ਮਹਿ, ਜਿਹੜਾ ਸਾਗਰ ਰੂਪ ਪਰਮਾਤਮਾ ਵੇ ਸਰੀਰ ਰੂਪੀ ਪਿੰਡ ਦੇ ਵਿੱਚ ਹੀ ਨਿਵਾਸ ਕਰ ਰਿਹਾ ਹੈ। ਪਾਵਹ ਸੋ ਮੁਕਤਾਏ, ਜਿਹੜਾ ਗੁਰੂਦਵਾਰਾ ਨੂੰ ਪਾ ਲੈਂਦਾ ਹੈ ਸਰੀਰ ਵਿੱਚੋਂ ਹਿਰਦੇ ਵਿੱਚੋਂ, ਉਹ ਮੁਕਤ ਹੁੰਦਾ ਹੈ, ਉਹਨਾਂ ਉਹ ਛੁੱਟਦਾ ਹੈ, ਖਹਿੜਾ ਛੁੱਟਦਾ ਹੈ ਉਸਦਾ। ਇਸ ਤਾਂ ਚੌਪਈ ਘੱਟ ਮਹਿ ਚੰਦ ਸੂਰਜ ਪ੍ਰਕਾਸ਼ਾ, ਕਹਿੰਦੇ ਮੋਰ ਚੰਦਾ ਹੈ ਸਰੀਰ ਦੇ ਅੰਦਰ ਹੀ, ਕਹਿੰਦੇ ਚੰਦਰਮਾ ਤੇ ਸੂਰਜ ਪ੍ਰਕਾਸ਼ ਕਰ ਰਹੇ, ਭਾਵ ਕੀ ਬਰੇਗ ਰੂਪ ਸੂਰਜ ਹੈਗਾ, ਬਿਰਾਗ ਰੂਪੀ ਚੰਦਰਮਾ ਪ੍ਰਕਾਸ਼ ਕਰ ਰਿਹਾ ਹੈ। ਹੋਏ ਗਿਆਨ ਤੋਂ ਸਭ ਕਿਛ ਭਾਸਾ, ਗੁਰੂ ਦੁਆਰਾ ਇਹਨੂੰ ਗਿਆਨ ਹੋ ਜਾਏ ਫਿਰ ਸਭ ਕਿਸੇ ਨੂੰ ਪ੍ਰਤੀਤ ਹੁੰਦਾ ਹੈ, ਪਾਸੇ ਆਉਂਦਾ ਹੈ, ਇਹਨੂੰ ਸਾਖਿਆਤਕਾਰ ਹੋਏ ਆਉਂਦਾ ਹੈ। ਨਾਭ ਕਮਲ ਮੁੰਦਰਿਤ ਵਿਪਰੀਤਾ, ਆ ਜਿਹੜਾ ਚੁੰਨੀ ਵਿੱਚ ਕਮਲ ਹੈਗਾ ਬੰਦ ਹੈ ਤੇ ਉਲਟਾ ਹੋਇਆ ਪੁੱਠਾ ਹੋਇਆ ਹੋਇਆ ਹੈ। ਕਿਉਂ ਪ੍ਰਕਾਸ਼ ਹੋਏ ਨਰਚੀਤਾ, ਮਨੁੱਖ ਦੇ ਚਿੱਤ ਵਿੱਚ ਫਿਰ ਕਿਵੇਂ ਉਹ ਕਹਿੰਦੇ ਪ੍ਰਕਾਸ਼ ਹੋਵੇ, ਗਿਆਨ ਦਾ ਚਾਨਣ ਕਿਵੇਂ ਹੋਵੇ ਜਦੋਂ ਰਿਦਾਰੂ ਕਮਲ ਮੂਧਾ ਉਲਟਾ ਗੁਰੂ ਤੋਂ ਬੇਮੁਖ ਹੈ। ਸੂਦੇ ਤੇ ਬਿਗਸੈ ਪਰਗਮ, ਦਾਰੂ ਕਵਲ ਸਿੱਧਾ ਹੁੰਦਾ ਸਨਮੁਖ ਹੁੰਦਾ ਫਿਰ ਇਹ ਖਿੜਦਾ ਹੈ, ਫਿਰ ਇਹਦੇ ਵਿੱਚ ਪ੍ਰਕਾਸ਼ ਹੁੰਦਾ ਚਾਨਣ ਹੁੰਦਾ ਹੈ। ਤਬ ਗਿਆਨ ਅਗਿਆਨ ਬਿਨਾ, ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ। ਸੋ ਗਿਆਨ ਗੁਰ ਬਿਨ ਨਹਿ ਪਾਇਆ, ਮੋਰ ਚਾਹੁੰਦਾ ਉਹ ਜਿਹੜਾ ਗਿਆਨ ਹੈ ਗੁਰੂ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ ਹੈ। ਤਮ ਅਗਿਆਨ ਹੈ ਅਨਕ ਦੁਰਾਇਆ, ਜਿਹੜਾ ਗਿਆਨ ਰੂਪੀ ਹਨੇਰਾ ਉਹਨੇ ਅਨੇਕਾਂ ਤਰ੍ਹਾਂ ਕਰਕੇ ਨੂੰ ਲੁਕਾਇਆ ਛੁਪਾਇਆ ਗਿਆ। ਸ੍ਰੀ ਨਾਨਕ ਮੁਖ ਤੂਸ਼ਨ ਕੀਨਾ, ਗੁਰੂ ਮਹਾਰਾਜ ਨੇ ਇਹੋ ਜਿਹੇ ਬਚਨ ਕਹਿ ਕੇ ਮੁਖੋਂ ਚਪ ਕਰ ਲਈ। ਪੁਨ ਸਿਆਮਾ ਬੋਲਿਓ ਮਨ ਚੀਨਾ, ਫਿਰ ਉਸ ਵੇਲੇ ਜਿਹੜਾ ਸਿਆਮਾ ਬ੍ਰਹਮਣ ਹੈ ਮਨ ਵਿੱਚ ਜਾਣ ਕੇ ਉਹ ਬੋਲਿਆ, ਰਾਮ ਸਿਮਰ ਕੀਜੈ ਨਿਜ ਕਾਰੀ, ਗੁਰੂ ਨਾਨਕ ਸਾਹਿਬ ਜੀ ਨਾਲੇ ਰਾਮ ਰਾਮ ਸਿਮਰੀ ਜਾਇਆ ਕਰੋ, ਨਾਲੇ ਆਪਣਾ ਕੰਮ ਕਰੀ ਚੱਲਿਆ ਕਰੋ ਘਰੇ। ਬਨ ਪੁਨ ਸਦਨ ਰਾਮ ਲੈ ਸਾਰੀ, ਕਹਿੰਦੇ ਫਿਰ ਭਾਵੇਂ ਤੁਸੀਂ ਜੰਗਲ ਵਿੱਚ ਰਹਿ ਪਿਓ ਭਾਵੇਂ ਘਰੇ ਪੈ ਪਿਓ, ਰਾਮ ਸਿਮਰੋਂਗੇ ਆਪਣਾ ਕਰੋਂਗੇ ਕੰਮ, ਪਰਮੇਸ਼ਰ ਤੁਹਾਡੀ ਸਾਰੀ ਖਬਰ ਸਾਰ ਲਵੂਗਾ। ਦੋਹਰਾ ਰਾਮ ਰਵਿਓ ਜਲ ਥਲ ਵੇਖੈ, ਕਿਉਂਕਿ ਜਿਹੜਾ ਰਾਮ ਹੈ ਉਹ ਤਾਂ ਸਾਰਿਆਂ ਜਲਾਤਲਾਂ ਵਿੱਚ ਮਿਲਿਆ ਹੋਇਆ ਵਿਆਪਿਆ ਹੈ। ਸੁਧ ਸਭ ਕੀ ਜੋ ਸੋ ਲੇ, ਉਹ ਜਿਹੜਾ ਰਾਮ ਹੈ ਸਾਰਿਆਂ ਦੀ ਖਬਰ ਸਾਰ ਲੈਂਦਾ ਹੈ। ਸੁਣ ਤੀਸਰ ਪਦ ਸ਼ਬਦ ਕੋ, ਸਮੇ ਬ੍ਰਹਮਣ ਤੋਂ ਸੁਣ ਕੇ ਜਿਹੜਾ ਸ਼ਬਦ ਆ ਤੀਸਰਾ ਪਦ ਤੀਸਰੀ ਪੌੜੀ ਹੈ। ਪਦ ਤਪਏ ਜਗ ਦੇਵ, ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਉਹਨਾਂ ਨੇ ਉਚਾਰਨ ਕੀਤਾ। ਰਾਮ ਰਵੰਤਾ ਜਾਣੀਐ, ਮਹਾਰਾਜ ਕਹਿੰਦੇ ਵੀ ਸਿਆਮੇ ਪੰਡਤਾ ਜਿਹੜਾ ਰਾਮ ਹੈ ਰਵਿਆ ਹੋਇਆ ਤਾਂ ਹੀ ਜਾਣਿਆ ਜਾਵੇ। ਇੱਕ ਮਾਈ ਭੋਗ ਕਰੇ, ਦੇਖ ਜਿਹੜੀ ਮਾਈ ਕੀ ਹੈ ਮਾਇਆ, ਇਹਦਾ ਤਿਆਗ ਕਰਨ ਨੂੰ ਭੋਗ ਪਾ ਦੇਣਾ ਕਰੇ ਨੂੰ ਛੱਡ ਦੇਵੇ, ਇੱਕ ਜਿਹੜੀ ਮਾਇਆ ਇਸਨੂੰ ਧਰਮ ਦੇ ਪਾਸੇ ਜਿਹੜਾ ਲਾ ਦੇਣਾ, ਇਹੀ ਇਹਦੇ ਨਾਲ ਭੋਗ ਭਰਨਾ ਹੈ, ਇਹਦੇ ਨਾਲ ਆਨੰਦ ਮਾਨਣਾ ਹੈ ਦਾਨਪੁਰ ਪਾਸੇ ਲਾ ਕੇ, ਕਿਉਂਕਿ ਦਾਨਪੁਰ ਵਾਲੀ ਮਾਇਆ ਫਿਰ ਸੁੱਖ ਦਿੰਦੀ ਹੈ ਨਾ। ਇਸ ਤਰ੍ਹਾਂ ਕਹਿੰਦੇ ਇੱਕ ਜਿਹੜੀ ਮਾਇਆ ਇਹਦਾ ਤਿਆਗ ਕਰ ਰੂਪੀ ਇਹਦੇ ਨਾਲ ਭੋਗ ਕਰੇ ਇਹਦਾ ਆਨੰਦ ਮਾਨਣਾ, ਜਾਂ ਇਹਦਾ ਇੱਕ ਮਾਇਆ ਦਾ ਭੋਗ ਪਾ ਦੇਣਾ ਕਰੇ, ਮਾਇਆ ਦਾ ਭੁਰਨਾ ਛੱਡ ਦੇਵੇ। ਤਾਂ ਕਿ ਲੱਖਣ ਜਾਣੀਐ, ਕਹਿੰਦੇ ਉਸਦੇ ਫਿਰ ਜਿਹੜੇ ਲੱਛਣ ਚਿੰਨ੍ਹ ਹੈ ਇਸ ਤਰ੍ਹਾਂ ਜਾਣੇ ਜਾਂਦੇ ਵੀ ਇਹਨੇ ਮਾਇਆ ਦਾ ਤਿਆਗ ਕਰ ਦਿੱਤਾ ਹੈ। ਖਿਮਾ ਧਨ ਸੰਗ੍ਰੇ, ਉਹ ਫਿਰ ਜਿਹੜਾ ਮੁੱਖ ਹੈ ਖਿਮਾ ਰੂਪੀ ਜਿਹੜਾ ਧਨ ਇਹਨੂੰ ਬਹੁਤਾ ਇਕੱਠਾ ਕਰਦਾ, ਉਹਦੇ ਅੰਦਰ ਅਤਿਅੰਤ ਹੀ ਸਾਰਨ ਸ਼ਕਤੀ ਆ ਜਾਂਦੀ ਹੈ। ਚੌਪਈ ਰਾਮ ਰਵਿਆ ਸੂ ਪਹਿਚਾਨੇ, ਸਿਆਮੇ ਪੰਡਤਾ ਰਾਮ ਮਿਲਿਆ ਹੋਇਆ ਉਹੀ ਪਹਿਚਾਣਦਾ ਹੈ। ਇਸ ਪ੍ਰਕਾਰ ਲੱਛਣ ਮਨ ਠਾਨੇ, ਇਸ ਤਰ੍ਹਾਂ ਦੇ ਚਿੰਨ੍ਹ ਆਪਣੇ ਮਨ ਵਿੱਚ ਧਾਰਨ ਕਰ ਲਏ। ਮਾਇਆ ਵਰਤਹਿ ਹੋਏ ਉਦਾਰਾ, ਮਨੁੱਖ ਮਾਇਆ ਨੂੰ ਹੈ ਉਦਾਰ ਹੋ ਕੇ ਵਰਤੇ, ਖੁੱਲੇ ਰੂਪ ਵਿੱਚ ਚਲਾਈ ਚਲਾਈ ਰੱਖੇ ਦੇਈ ਜਾਵੇ। ਰੰਚਕ ਭਰ ਨਾ ਕਰੈ ਤੇ ਪਿਆਰਾ, ਥੋੜੇ ਮਾਤਰ ਵੀ ਮਾਇਆ ਨਾਲ ਪਿਆਰ ਨਹੀਂ ਫਿਰ ਕਰਦਾ ਹੁੰਦਾ ਹੈ। ਦੈਵ ਸੰਪਦਾ ਕੇ ਗੁਣ ਜੇਤੇ, ਦੈਵੀ ਸੰਪਦਾ ਦੇ ਜਿੰਨੇ ਵੀ ਸੰਤੋਖ ਆਦਿਕ ਗੁਣ ਹਨ, ਖਿਮਾ ਆਦਿ ਸੰਗ੍ਰਹਿ ਸਭ ਤੇਤੇ, ਖਿਮਾ ਤੋਂ ਆਦਿ ਲੈ ਕੇ ਸਾਰੇ ਇਕੱਤਰ ਕਰ ਲੈਂਦਾ, ਇਕੱਠਿਆਂ ਕਰ ਲੈਂਦਾ। ਸੋਬਨ ਸਦਨ ਵਿਖੇ ਇੱਕ ਸਾਰਾ, ਉਹ ਫਿਰ ਆਪਣੇ ਭਾਵੇਂ ਘਰ ਰਹੇ ਭਾਵੇਂ ਜੰਗਲ ਵਿੱਚ ਰਹੇ ਇੱਕੋ ਜਿਹੀ ਹੁੰਦਾ ਉਸਨੂੰ। ਜਾਣਹਿ ਰਵਿਓ ਰਾਮ ਉਦਾਰਾ, ਜਾਣਦਾ ਵੀ ਸ੍ਰੇਸ਼ਟ ਰਾਮ ਘਰ ਵਿੱਚ ਵੀ ਬਾਹਰ ਵੀ ਰਵਿਆ ਹੋਇਆ ਮਿਲਿਆ ਹੋਇਆ ਵਿਆਪਿਆ ਹੋਇਆ। ਸੁਣ ਇਹ ਮੂਲੇ ਬਚਨ ਬਖਾਨਾ, ਸ਼ਮਾ ਸੁਣ ਕੇ ਚੁੱਪ ਹੋ ਗਿਆ, ਫਿਰ ਮੂਲ ਚੰਦ ਨੇ ਬਚਨ ਕਿਹਾ ਹੈ। ਇਹ ਭਾ ਸਿਰੀ ਮਤ ਬਵਰ ਬਵਰਾਨਾ, ਸ਼ਮੇ ਬਾ ਬ੍ਰਹਮਣ ਕਾਹਨੂੰ ਕੁਛ ਕਹਿਣਾ, ਇਹ ਤਾਂ ਹਠੀਆ ਜਿਰੀਆ ਹੋ ਗਿਆ, ਇਹਦੀ ਅਕਲ ਮਤ ਕਮਲੀ ਹੋ ਗਈ ਹੈ, ਕਮਲਾ ਹੋ ਗਿਆ ਹੈ। ਕਿਆ ਬੋਲਤ ਸਮਝਤ ਹਾ ਨਾਹੀ, ਕਹਿੰਦੇ ਕੀ ਬੋਲਦਾ ਸਿਆਮੇ ਪੰਡਤ, ਮੈਂ ਤਾਂ ਕੋਈ ਸਮਝਦਾ ਨਹੀਂ। ਮਨ ਉਪਜਤ ਮੁਖ ਆਵਤ ਪ੍ਰਾਹੀ, ਜਿਹੜਾ ਮੂੰਹ ਵਿੱਚ ਪੈਦਾ ਹੁੰਦੀ ਹੈ ਮਨ ਵਿੱਚ ਪੈਦਾ ਹੁੰਦੀ ਹੈ, ਫੁਰਨਾ ਜਾਂ ਹੁੰਦਾ ਮੂੰਹ ਵਿੱਚ ਆ ਜਾਂਦੀ ਹੋਏ ਕਹਿ ਛੱਡ ਦਿੰਦਾ, ਕਹਿ ਦਿੰਦਾ ਗੁਰੂ ਨਾਨਕ। ਕਹਿਓ ਕਿਸੂ ਕੋ ਸੁਣ ਹੈ ਨਾ ਮਾਨੈ, ਦੇਖ ਲੋ ਇਹ ਜਿਹੜਾ ਵੀ ਗੁਰੂ ਨਾਨਕ ਹੈ ਨਾ, ਨਾ ਕਿਸੇ ਦਾ ਕਿਹਾ ਹੋਇਆ ਸੁਣਦਾ ਹੈ ਨਾ ਕਿਸੇ ਦਾ ਕਿਹਾ ਇਹ ਮੰਨਦਾ ਹੀ ਹੈ। ਕਿਉਂ ਪੰਡਤ ਇਹ ਸੰਗ ਬਖਾਨ, ਕਿਉਂ ਵੀ ਪੰਡਤ ਇਹਦੇ ਨਾਲ ਆਪਾਂ ਕੁਝ ਕਹਿਣਾ ਸੁਣਨਾ ਇਹਨੇ ਕਿਹੜਾ ਮੰਨੀ, ਇਹ ਤਾਂ ਹਟ ਗਿਆ ਜਿਹਦੀ ਗਿਆ ਹੈ। ਨਹਿ ਬੋਲਾ ਹੋ ਗਮ ਨਾ ਹੋ ਨਿਜ ਤਾ ਮੂੰਹ, ਕਹਿੰਦੇ ਨਾ ਬੋਲ ਪੰਡਤ ਆਪਣੇ ਘਰ ਨੂੰ ਆਪਾਂ ਚੱਲੀਏ। ਤੁਮ ਆਏ ਚੱਲ ਹਮਰੇ ਕੰਮ, ਤੂੰ ਤਾਂ ਵੀ ਪੰਡਤ ਮੇਰੇ ਕੰਮ ਕਰਕੇ ਆ ਚੱਲ ਕੇ ਆਇਆ ਸੀ ਨਾ, ਨਾਲ ਇਹ ਤਾਂ ਹਟ ਗਿਆ ਨੇ ਸਮਝਣਾ, ਚੱਲ ਆਪਾਂ ਚੱਲੀਏ ਘਰ। ਇਹ ਬਿਦ ਸੁਣ ਕਰ ਕੁਮਤ ਨਿਕਦਨਾ, ਇਸ ਤਰ੍ਹਾਂ ਦੀ ਗੱਲਬਾਤ ਤਰ੍ਹਾਂ ਦੀ ਸੁਣ ਕੇ ਜੋ ਖੋਟੀ ਮਤ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ। ਸੁਮਤ ਸਦਨ ਬੋਲੇ ਬਚ ਬਦਨਾ, ਜਿਹੜੇ ਸ੍ਰੇਸ਼ਟ ਮਤ ਦੇ ਘਰ ਹਨ ਉਹ ਮੁਖੋਂ ਬਚਨ ਬੋਲੇ ਹਨ। ਸ਼ਬਦ ਸੋ ਪਦ ਚਤੁਰਥ ਤਬ ਕਹਾ, ਜਿਹੜਾ ਸ਼ਬਦ ਦਾ ਚੌਥਾ ਪਦ ਸੀ ਚੌਥਾ ਭਾਗ ਸੀ ਉਹਨੇ ਮੁਖ ਤੋਂ ਕਿਹਾ। ਨਿਜ ਸਿੱਖਣ ਜਿਨ ਸਭ ਦੁੱਖ ਦਹਾ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰੇ ਸਿੱਖਾਂ ਦੇ ਦੁੱਖਾਂ ਨੂੰ ਦਗਦ ਕਰ ਦਿੱਤਾ ਹੈ। ਕਹਿਆ ਸੁਣਹਿ ਨਾ ਖਾਇਆ ਮਨ ਹੈ, ਕਹਿੰਦੇ ਵੀ ਠੀਕ ਕਹਿਣਾ ਹੈ। ਜਿਹੜੇ ਆ ਸਾਖ ਸੰਬੰਧੀ ਹੈ, ਅੰਦਰਲੇ ਜਿਹੜੇ ਹੈਗੇ ਆ ਨਾ, ਉਹ ਵੀ ਕਿਹਾ ਹੋਇਆ ਨਹੀਂ ਇੰਦਰੇ ਮਨ ਦੇ ਸਾਖ ਸੰਬੰਧੀ ਵੀ ਪੋਤੀ ਵੀ ਕਿਹਾ ਹੋਇਆ ਨਹੀਂ ਸੁਣਦੇ, ਨਾ ਜਿਹੜਾ ਕੋਈ ਸ਼ਕਿਆ ਸ਼ਿਕਾਇਆ ਨੂੰ ਮੰਨਦੇ ਹਨ ਤੇ ਨਾ ਹੀ ਸੇਤੀ ਵਾਸਾ। ਪਰ ਫਿਰ ਵੀ ਅੰਨਾ ਕਹਿੰਦੇ ਇੰਦਰਿਆਂ ਨਾਲ ਇਹਦਾ ਵਾਸ ਹੈ, ਬਾਹਰਲੇ ਸਾਖ ਸੰਬੰਧੀਆਂ ਨਾਲ ਕਹਿੰਦੇ ਸੰਬੰਧ ਹੁੰਦਾ, ਉਹਨਾਂ ਵਿੱਚ ਹੀ ਵੱਸਦਾ ਜਿਹੜਾ ਕਿਹਾ ਹੋਇਆ ਬੁੱਢੇ ਦਾ ਸੁਣਦੇ ਨਹੀਂ ਨਾ ਮੰਨਦੇ ਹੈ। ਪ੍ਰਣਵਤ ਨਾਨਕ ਦਾਸਨ ਦਾਸਾ, ਮਹਾਰਾਜ ਕਹਿੰਦੇ ਉਹ ਪੰਡਤਾ ਜੇ ਕੋਈ ਹਾਸਲ ਕਰਨਾ ਫਿਰ ਤੂੰ ਦਾਸਾਂ ਦਾ ਦਾਸ ਹੋ। ਖਿੰਨ ਤੋਲਾ ਖਿੰਨ ਮਾਸਾ, ਬਾਕੀ ਜਿਹੜਾ ਮਨ ਦਾ ਸਵਾਤ ਹੈ ਇਹੋ ਜਿਹਾ, ਜਦੋਂ ਪਦਾਰਥ ਇਹਨੂੰ ਮਿਲ ਜਾਏ ਫਿਰ ਖਿੰਨ ਵਿੱਚ ਤੋਲੇ ਜਿੰਨਾ ਭਾਰੀ ਹੋ ਜਾਂਦਾ ਹੈ, ਮਾਨ ਹੋ ਜਾਂਦਾ ਹੈ। ਜੇ ਪਦਾਰਥ ਦਾ ਚਲਿਆ ਜਾਏ ਫਿਰ ਮਸਤੇ ਜਿੰਨਾ ਭੋਰਾ ਜਾਂ ਮੁਰਝਾ ਜਾਂਦਾ ਹੈ ਮਨ। ਦੋਹਰਾ ਭਾਰ ਖੀਕ ਬਸ ਆਪ ਹੀ, ਇਹ ਤਾਂ ਵੀ ਜਿਹੜਾ ਮਨ ਹੈ ਆਪ ਹੀ ਰਿਸ਼ੀਆਂ ਇੰਦਰੀਆਂ ਦੇ ਬਸ ਹੋ ਗਿਆ। ਕਹਿਆ ਸੁਣਤ ਨਹਿ ਜੋ, ਜਿਹੜੇ ਇੰਦਰੇ ਕਹਿਆ ਹੋਇਆ ਇਹਦਾ ਕੋਈ ਸੁਣਦਾ ਹੀ ਨਹੀਂ ਹੈ ਮਨ ਦਾ। ਸ਼ੁਭ ਉਪਦੇਸ਼ ਨ ਮਨ ਹੀ, ਜਿਹੜਾ ਚੰਗਾ ਉਪਦੇਸ਼ ਉਹਨੂੰ ਮੰਨਦੇ ਹੀ ਨਹੀਂ ਹੈ ਇੰਦਰੇ। ਚਹਿਤ ਵਿਖੈ ਨਿਤ ਸੋ, ਜਿਹੜੇ ਵਿਸ਼ੇ ਨੂੰ ਭੋਗਣਾ ਚਾਹੁੰਦੇ ਹੈ। ਚੌਪਈ ਪੇਖਤ ਰੂਪਨ ਨੈਣ ਅਗਾਏ, ਠੀਕ ਹੈ ਜਿਹੜੇ ਨੇਤਰ ਰੂਪ ਵੇਖ ਵੇਖ ਕੇ ਕਹਿੰਦੇ ਰਜਦੇ ਨਹੀਂ ਕਿਸੇ ਦੇ। ਕਰਨ ਰਾਗ ਸੁਣ ਨਹਿ ਤ੍ਰਿਪਤਾਏ, ਜਿਹੜੇ ਕੰਨ ਹੈ ਤਰ੍ਹਾਂ ਤਰ੍ਹਾਂ ਦੇ ਰਾਗਾਂ ਨੂੰ ਸੁਣ ਕੇ ਨਹੀਂ ਰੱਜੇ ਕਿਸੇ ਦੇ। ਘ੍ਰਾਣ ਸੁਗੰਧ ਸਦਾ ਹੀ ਚਾਹੇ, ਜਿਹੜੀ ਨਾਸਕਾ ਨੱਕ ਹੈ ਹਮੇਸ਼ਾ ਚੰਗੀ ਸੁਗੰਧੀ ਲੈਣੀ ਚਾਹੁੰਦੀ ਹੈ। ਰਸਨਾ ਸਵਾਦਹਿ ਤੇ ਨ ਹਟਾਵ ਹੈ, ਰਸਨਾ ਹੈ ਉਹ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਤੋਂ ਨਹੀਂ ਹਟਣਾ ਚਾਹੁੰਦੀ ਹੈ। ਤੁਚਾ ਸਪਰਸ਼ ਕੋਮਲ ਤਾਸਾ, ਚਮੜੀ ਹੈ ਜਿਹੜੀ ਕੋਮਲ ਕੋਮਲਪਣਾ ਹੈ ਉਹਨੂੰ ਕਹਿੰਦੇ ਛੋਹਣਾ ਚਾਹੁੰਦੀ ਹੈ। ਭਇਓ ਸਦਾ ਇਹਨੂੰ ਸੋ ਵਾਸਾ, ਇਹ ਮਨ ਜੀਵ ਦਾ ਇਹਨਾਂ ਨਾਲ ਹੀ ਹਮੇਸ਼ਾ ਕਹਿੰਦੇ ਵਾਸਾ ਔਰ ਇਹਨਾਂ ਵਿੱਚ ਵਸ ਰਿਹਾ ਹੈ। ਆਗੇ ਕੋ ਖਾਇਓ ਨਹਿ ਮਨ, ਪਹਿਲਾਂ ਛਕਿਆ ਛਕਾਇਆ ਪਦਾਰਥ ਭੋਗੇ ਵਿਸ਼ੇ ਭੋਗੇ ਉਹਨਾਂ ਨੂੰ ਮੰਨਦੇ ਨਹੀਂ ਹੈ, ਹੋਰ ਚਾਹੁੰਦੇ ਹੈ। ਵਾਸਾ ਤਿੰਨੀ ਸੋ ਨਿਤ ਠਾਨੈ, ਫਿਰ ਵੀ ਇਹ ਜਿਹੜਾ ਉਹਨਾਂ ਇੰਦਰੀਆਂ ਨਾਲ ਹੀ ਕਹਿੰਦੇ ਹਮੇਸ਼ਾ ਵਾਸਾ ਕਰਦਾ, ਉਹਨਾਂ ਇੰਦਰੀਆਂ ਦੇ ਮਗਰ ਹੀ ਲੱਗਦਾ, ਉਹਨਾਂ ਦਾ ਕਿਹਾ ਮੰਨਦਾ ਹੈ। ਸੁਣਦੇ ਜੋ ਹੈ ਹਰ ਦਾਸਨ ਦਾਸਾ, ਹੁਣ ਵੀ ਬ੍ਰਹਿਮਣ ਜੇ ਵਾਹਿਗੁਰੂ ਦੇ ਦਾਸਾਂ ਦਾ ਦਾਸ ਹੋ ਜਾਵੇ, ਬੰਦਹ ਸਦਾ ਪਾਇ ਸੁਖ ਰਾਸਾ, ਦਾਸਾਂ ਦੇ ਦਾਸਾਂ ਨੂੰ ਨਮਸਕਾਰ ਕਰੇ ਹਮੇਸ਼ਾ, ਫਿਰ ਸੁਖਾਂ ਦਾ ਖਜ਼ਾਨਾ ਪਾ ਲਵੇਗਾ ਇਹ। ਮਨ ਕੀ ਦਸ਼ਾ ਨ ਇੱਕ ਰਸ ਕਬਹੀ, ਬਾਕੀ ਪੰਡਤਾ ਮਨ ਦੀ ਜਿਹੜੀ ਹਾਲਤ ਆ ਇੱਕ ਰਸ ਨਹੀਂ ਰਹਿੰਦੀ ਹੈ। ਪਾਏ ਪਦਾਰਥ ਤੋਲਾ ਤਬਹੀ, ਇਹਨੂੰ ਪਦਾਰਥ ਮਿਲ ਜੇ ਕੋਈ ਧਨ ਪਦਾਰਥ ਪਾ ਲਵੇ ਫਿਰ ਤੋਲੇ ਜਿੰਨਾ ਭਾਰਾ ਹੋ ਜਾਂਦਾ ਹੈ ਬੜਾ। ਜਬ ਜਾਵਹਿ ਹੋਇ ਹਰਖ ਬਹੀਨਾ, ਪਦਾਰਥ ਕੋਲੋਂ ਚਲਾ ਜਾਵੇ ਫਿਰ ਖੁਸ਼ੀ ਤੋਂ ਬਗੈਰ ਹੋ ਜਾਂਦਾ ਇਹ ਮਨ। ਮਾਸਾ ਸ਼ੋਕ ਵਿਖੈ ਤਹਿ ਚੀਨਾ, ਸ਼ੋਕ ਦੇ ਵਿੱਚ ਕਹਿੰਦੇ ਮਾਸੇ ਜਿੰਨਾ ਇਹਨੂੰ ਜਾਣਿਆ ਜਾਂਦਾ ਭੋਰਾ ਕ ਬਣ ਜਾਂਦਾ। ਕਰਹੋ ਉਪਾਏ ਸਵਾਰਨ ਕਾਰਨ, ਮਨ ਨੂੰ ਕਹਿੰਦੇ ਵੀ ਸਵਾਰਨ ਵਾਸਤੇ ਕੋਈ ਉਪਰਾਲਾ ਹੀਲਾ ਕਰੋ ਆਪਾਂ। ਜਗ ਤੇ ਹੋਵੇ ਜੀਵ ਉਧਾਰਨ, ਜੀਵ ਦਾ ਸੰਸਾਰ ਤੋਂ ਕਹਿੰਦੇ ਉਧਾਰ ਹੋ ਜਾਵੇਗਾ। ਦੋਹਰਾ ਸੁਣ ਪੰਡਤ ਕਰ ਬੰਦਕ, ਮਹਾਰਾਜ ਤੋਂ ਸੁਣ ਕੇ ਪੰਡਤ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਪਗ ਕੀਨ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕੋਲਾਂ ਤੇ ਨਮਸਕਾਰ ਕੀਤੀ। ਮਹਾਂਪੁਰਖ ਜਾਣੇ ਹਿਰਦੇ, ਜਾਣ ਲਿਆ ਹਿਰਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਤਾਂ ਮਹਾਨ ਪੁਰਖ ਹੈ। ਇਨ ਸਮ ਕੋ ਨ ਪ੍ਰਵੀਨ, ਇਹਨਾਂ ਦੇ ਬਰਾਬਰ ਦਾ ਤਾਂ ਕੋਈ ਹੋਰ ਸਿਆਣਾ ਹੈ ਨੀ ਅੱਜ ਦੀ ਦੁਨੀਆਂ ਵਿੱਚ। ਸੋਰਠਾ ਦੇਖ ਦੀਨਤਾ ਦਿਆਲ, ਸਿਆਮੇ ਬ੍ਰਹਿਮਣ ਦੀ ਦਿਆਲੂ ਸਤਿਗੁਰੂ ਨੇ ਦੀਨਤਾਈ ਦੇਖ ਕੇ ਦਇਆ ਦ੍ਰਿਸ਼ਟ ਦਿਜ ਪਾਰ ਕਰੀ, ਉਸੇ ਬੜੇ ਬ੍ਰਹਿਮਣ ਉੱਪਰ ਮਿਹਰ ਦੀ ਨਿਗਾਹ ਦਇਆ ਦੀ ਨਿਗਾਹ ਕਰ ਦਿੱਤੀ। ਜਗ ਕੇ ਬੰਦ ਬਿਲਾਸ, ਜਗ ਕੇ ਬੰਦ ਵਿਸਾਲ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੜੇ ਤਕੜੇ ਬੰਧਨ ਹਨ ਜਕੜ ਜਾਂਦੇ ਹਨ ਛੁਟਕ ਗਏ ਤਤਕਾਲ ਤੇ ਮੇਰ ਦੀ ਗਿਨਾ ਕੀਤੀ ਉਸੇ ਵੇਲੇ ਕਹਿੰਦੇ ਛੁਟਕੇ ਬੰਧਨ ਖੁੱਲ ਗਏ ਚੌਪਈ ਖਿਜ ਕੇ ਮੂਲਾ ਪੁਰਮਹਿ ਗਯੋ ਇਧਰ ਜਿਹੜਾ ਮੂਲ ਚਾਹੁੰਦਾ ਖਿਜ ਕੇ ਕਹਿੰਦੇ ਸੁਲਤਾਨਪੁਰ ਵੱਲ ਨੂੰ ਚਲਿਆ ਗਿਆ ਅਤ ਦੁੱਖ ਮਾਨ ਬਿਸਮ ਮਨ ਭਇਓ ਬਹੁਤਾ ਦੁੱਖ ਮਨ ਕੇ ਮਨ ਵਿੱਚ ਬੜਾ ਕਹਿੰਦੇ ਹੈਰਾਨ ਪਰੇਸ਼ਾਨ ਜਾ ਹੋ ਗਿਆ ਕੀਤਿਕ ਦਿਨ ਤਨੀਆ ਕੇ ਪਾਸੂ ਕੁਝ ਕੁ ਦਿਨ ਮੂਲ ਚੰਦ ਆਪਣੀ ਲੜਕੀ ਦੇ ਕੋਲ ਹੀ ਰਿਹਾ ਹੈ ਰਹਿਓ ਆਪ ਨਹਿ ਗਯੋ ਅਵਾਸੂ ਕਹਿੰਦੇ ਰਿਹਾ ਆਪਣੇ ਘਰ ਨੂੰ ਨਹੀਂ ਗਿਆ ਹੈ ਸ੍ਰੀ ਨਾਨਕ ਅਸਥਾਨ ਮਸਾਨ ਇਧਰ ਗੁਰੂ ਨਾਨਕ ਸਾਹਿਬ ਜੀ ਜਿੱਥੇ ਉਹ ਮਸਾਨ ਹੈ ਮੁਰਦ ਘਾਟ ਹੈ ਵੈਸੇ ਮਰੀਅਨ ਗੋਰ ਮਹਾਨਾ ਕਬਰਾਂ ਤੇ ਮਟੀਆਂ ਵਿੱਚ ਬੈਠੇ ਆ ਮੌਜ ਨਾਲ ਜੇ ਨਰ ਜਾਣੈ ਮਨ ਕੱਚ ਭੇਵਾ ਜਿਹੜੇ ਕੋਈ ਪੁਰਸ਼ ਮਨ ਕਰਕੇ ਥੋੜਾ ਬਹੁਤਾ ਸਤਿਗੁਰਾਂ ਦਾ ਭੇਤ ਜਾਣਦੇ ਸੀ ਬੰਧਨ ਕਰ ਗਮਨੈ ਜਗ ਦੇਵਾ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕ ਕੇ ਫੇਰ ਜਾਂਦੇ ਹਨ ਅਸ ਪ੍ਰਕਾਰ ਰਹਿ ਵਹਿਰ ਅਸੀਨੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਹੀ ਕਹਿੰਦੇ ਹੋ ਮਸਾਨ ਭੂਮਿਕਾ ਵਿੱਚ ਬੈਠੇ ਰਹਿੰਦੇ ਬੀਤ ਗਏ ਜਬ ਤੀਨ ਮਹੀਨੇ ਤਿੰਨ ਕੁ ਮਹੀਨੇ ਲੰਘ ਗਏ ਇਸ ਤਰ੍ਹਾਂ ਲਖਮੀ ਦਾਸ ਜਨਮ ਤਬ ਲੀਨੋ ਦੂਸਰੇ ਸਾਹਿਬਜ਼ਾਦੇ ਲਖਮੀ ਦਾਸ ਨੇ ਜਨਮ ਧਾਰਨ ਕਰ ਲਿਆ ਸਭ ਪਰਿਵਾਰ ਹਰਖ ਮਨ ਕੀਨੋ ਸਾਰੇ ਪਰਿਵਾਰ ਨੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਕੀਤੀਆਂ ਭਈ ਸੁਲੱਖਣੀ ਪ੍ਰਾਚ ਦਿਸ਼ਾ ਸੀ ਜਿਹੜੀ ਸੁਲੱਖਣੀ ਉਹਦੀ ਜਿਹੜੀ ਅਵਸਥਾ ਹੈ ਹਾਲਤ ਹੈ ਜਿਵੇਂ ਚੜ੍ਹਦੀ ਹਾਲਤ ਦਰਸ਼ ਹੁੰਦੀ ਹੈ ਚੜ੍ਹਦੀ ਤਰਫ ਲਾਲੀ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਚਿਹਰੇ ਤੇ ਖੁਸ਼ੀ ਦੀ ਲਾਲੀ ਹੈ ਭਾਗਸ਼ਾਲੀ ਬਣ ਗਈ ਹੈ ਉਗੇ ਸੂਰ ਸੱਸ ਜਨ ਜਸ ਰਾਸੀ ਆਇਆ ਇਸ ਲੱਖਣੀ ਕਹਿੰਦੇ ਚੜ੍ਹਦੀ ਤਰਫ ਵਾਂਗ ਹੋ ਗਈ ਹੈ ਇਹ ਜਿਹੜਾ ਸੂਰਜ ਵਾਂਗ ਸ੍ਰੀ ਚੰਦਕ ਪੈਦਾ ਹੋ ਗਿਆ ਜੇ ਚੰਦਰਮਾ ਵਾਂਗ ਜਾਣੀ ਜਸ ਵਧਾਉਣ ਵਾਲਾ ਸੂ ਲਖਮੀ ਚੰਦ ਹੋ ਗਿਆ ਹੈ ਸ੍ਰੀ ਗੁਰ ਕੇ ਢਿੱਗ ਜਾਏ ਸੁਣਾਵਾ ਇੱਧਰ ਗੁਰੂ ਮਹਾਰਾਜ ਦੇ ਕੋਲ ਵੀ ਕਿਸੇ ਨੇ ਜਾ ਕੇ ਸੁਣਾਇਆ ਮਹਾਰਾਜ ਦੂਸਰਾ ਸਾਹਿਬਜ਼ਾਦਾ ਤੁਹਾਡੇ ਕੈਦਾ ਹੋ ਗਿਆ ਹੈ ਮਨ ਜਿਨ ਕੋ ਰਸ ਏਕ ਸੁਹਾਵਾ ਜਿਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਨ ਇੱਕ ਰਸ ਹੋ ਵਨੀਕ ਹੈ ਸੁਣ ਕੇ ਕੋਈ ਖੁਸ਼ੀ ਨਹੀਂ ਹੈ ਜੇ ਕੋਈ ਇਸ ਤਰ੍ਹਾਂ ਗਵਾਚ ਜਾਏ ਕੋਈ ਗਮੀ ਨਹੀਂ ਸ਼ੋਕ ਨਹੀਂ ਦੋਹਰਾ ਪਾਵਨ ਪਾਵੈ ਪੁਰ ਵਿਖੇ ਮਹਾਰਾਜ ਦੀ ਮੌਜ ਹੈ ਸੁਲਤਾਨਪੁਰ ਦੇ ਵਿੱਚ ਪੈਰ ਹੀ ਨਹੀਂ ਪਾਉਂਦੇ ਆਉਂਦੇ ਹੀ ਨਹੀਂ ਅਤ ਪਾਵਨ ਉਦਿਆਨ ਜਿਹੜਾ ਬਹੁਤਾ ਜੰਗਲ ਜਾ ਉਹਨੂੰ ਪਵਿੱਤਰ ਸਮਝ ਰੱਖਿਆ ਹੋਇਆ ਆਪ ਜੀ ਨੇ ਵੈਸੇ ਨਿਸ ਬਾਸੁਰ ਤਹਾਂ ਉੱਥੇ ਕਹਿੰਦੇ ਜੰਗਲ ਵਿੱਚ ਜਿੱਥੇ ਮੁਰਦ ਘਾਟ ਜਾ ਉੱਥੇ ਦਿਨ ਰਾਤ ਹੋਵੇ ਰਾਤ ਬੈਠੇ ਰਹਿੰਦੇ ਉਧਰੇ ਸਰਬ ਮਸਾਨ ਜਿੰਨੇ ਕਹਿੰਦੇ ਮਸਾਨ ਸੀ ਮੁਰਦੇ ਮਰੇ ਸੀ ਮਹਾਰਾਜ ਇੱਥੇ ਬੈਠਣ ਕਰਕੇ ਚਰਨ ਛੋਹਣੇ ਕਰਕੇ ਸਾਰੇ ਉਧਰ ਗਏ ਸਾਰੇ ਤਰ ਗਏ ਪਾਰ ਲੰਘ ਗਏ ਹੋਰ ਕੋਈ ਮਸਾਨ ਭੂਕਾ ਜਾਣ ਦਾ ਕੋਈ ਮਹਾਰਾਜ ਨੂੰ ਚਾਹ ਨਹੀਂ ਸੀ ਸਿਰਫ ਉਹ ਜਿਹੜੇ ਕੋਈ ਵਿਚਾਰੇ ਭਟਕ ਰਹੀਆਂ ਰੂਹਾਂ ਉਹਨਾਂ ਦਾ ਉਧਾਰ ਕਰਨਾ ਸੀ ਇਸ ਤਰ੍ਹਾਂ ਤਿੰਨ ਮਹੀਨੇ ਰਹਿ ਕੇ ਬੇਅੰਤ ਨਰਕਾਂ ਵਿੱਚ ਜਿਹੜੇ ਪਏ ਜੀਵ ਉਹਨਾਂ ਦਾ ਉਧਾਰ ਕਰ ਦਿੱਤਾ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਜਿਸ ਤਰ੍ਹਾਂ ਆਪ ਜੀ ਇੱਥੋਂ ਫਿਰ ਉੱਠ ਕੇ ਹੋਰ ਲੋਕਾਂ ਨੂੰ ਸਮਤ ਦਿੱਤੀ ਕਿਉਂਕਿ ਆਪ ਜੀ ਮੁੱਖੋਂ ਫਿਰ ਉੱਥੇ ਇੱਧਰ ਉੱਧਰ ਵਿਚਰਦੇ ਹੋਏ ਇਹੋ ਜਿਹੇ ਲਫ਼ਜ਼ ਕਹਿਣ ਲੱਗ ਪਏ ਵੀ ਨਾ ਤਾਂ ਹੁਣ ਕੋਈ ਹਿੰਦੂ ਰਿਹਾ ਇੱਥੇ ਨਾ ਕੋਈ ਮੁਸਲਮਾਨ ਹੈਗਾ ਹੈ ਐਵੇਂ ਨਾ ਹੀ ਹੈ ਵੀ ਮੈਂ ਹਿੰਦੂ ਹਾਂ ਐਵੇਂ ਵੀ ਮੁਸਲਮਾਨ ਹੈ ਕੋਈ ਨਹੀਂ ਹਿੰਦੂ ਇੱਥੇ ਨਾ ਕੋਈ ਇੱਥੇ ਮੁਸਲਮਾਨ ਹੈਗਾ ਹੈ ਉਹ ਜਿਵੇਂ ਐਸਾ ਕੁਛ ਸੁਣ ਕੇ ਕਿਸੇ ਨੇ ਅੱਗੇ ਤੋਂ ਅੱਗੇ ਦੱਸ ਦਿੱਤਾ ਫਿਰ ਕਾਜੀ ਚੱਲ ਕੇ ਆਇਆ ਹੈ ਔਖਾ ਜਿਹਾ ਭਾਰਾ ਜਿਹਾ ਹੋ ਕੇ ਜਿਵੇਂ ਕਾਜੀ ਬੋਲਿਆ ਮਹਾਰਾਜ ਨੂੰ ਅਤੇ ਉਹਦੇ ਪਰਸਾਏ ਵੀ ਮਹਾਰਾਜ ਨੇ ਸਮਝਾਇਆ ਵੀ ਅਸੀਂ ਯਥਾਰਥ ਕਹਿੰਦੇ ਹਾਂ ਵੀ ਨਾ ਹੀ ਇੱਕ ਮੁਸਲਮਾਨ ਹੈ ਜਿਹੜਾ ਮੁਸਲਮਾਨ ਦਾ ਕਰਤਾ ਪਾਉਂਦਾ, ਜਿਸ ਕਰਕੇ ਮੁਸਲਮਾਨ ਦਾ ਹੱਕਦਾਰ ਹੁੰਦਾ, ਉਸ ਤਰ੍ਹਾਂ ਦਾ ਤਾਂ ਮੁਸਲਮਾਨ ਕੋਈ ਹੈ ਨਹੀਂ ਇੱਥੇ। ਇਸੇ ਤਰ੍ਹਾਂ ਗਲੇ ਵਿੱਚ ਧਾਗਾ ਜਨੇਊ ਜਿਹਾ ਪਾ ਲਿਆ, ਮੱਥੇ 'ਤੇ ਟਿੱਕਾ ਲਾ ਲਿਆ, ਤੇ ਧੋਤੀ ਜੀ ਬੰਨ ਲਈ, ਲਓ ਜੀ ਅਸੀਂ ਹਿੰਦੂ ਹੋ ਗਏ। ਕਹਿੰਦੇ ਇਸ ਤਰ੍ਹਾਂ ਨਹੀਂ ਹੈ, ਕੋਈ ਦਿਖਾਵਾ ਹੈ ਵੀ ਅਸੀਂ ਹਿੰਦੂ ਹੈ। ਹਿੰਦੂਆਂ ਵਾਲਾ ਤਾਂ ਕਰਤੱਵ ਹਿੰਦੂ ਸਾਲਾ ਹੀ ਸਾਲਾ ਹਨ, ਦਰਸ਼ਨ ਰੂਪ ਅਪਾਰ, ਜਿਸ ਦਾ ਦਰਸ਼ਨ ਕੀ ਹੈ ਸ਼ੇਸ਼ ਸ਼ਾਸਤਰਾਂ ਵਿੱਚ ਅਪਾਰ ਸਰੂਪ ਲਿਖਿਆ। ਜੇ ਉਹਦੀ ਕੋਈ ਸਲੋਤਾ ਕਰਦਾ ਨਾ, ਉਹ ਸਲਾਉਣ ਵਾਲਾ ਹੋ ਕੇ ਉਹ ਪਰਮੇਸ਼ਰ ਦੀ ਸਲੋਤਾ ਕਰਦਾ ਹੈ, ਉਹ ਤਾਂ ਕੋਈ ਕਿਹਾ ਜਾ ਸਕਦਾ ਵੀ ਹਿੰਦੂ ਹੈ। ਸੋ ਅਪਾਰ ਸਰੂਪ ਦੀ ਕੋਈ ਸਲੋਤਾ ਕਰਦਾ ਨਹੀਂ, ਸਲਾਉਣ ਵਾਲਾ ਹੈ ਨਹੀਂ ਹੈ। ਮੱਥੇ 'ਤੇ ਤਿਲਕ ਲਾ ਕੇ ਤੇ ਧੋਤੀ ਜੀ ਗਰਜਨੇਊ ਵਿੱਚ ਕਹੀ ਜਾਂਦੇ, ਅਸੀਂ ਜੀ ਅਸੀਂ ਹਿੰਦੂ ਹਾਂ ਜੀ, ਅਸੀਂ ਚੌਂਕੇ 'ਚ ਬੈਠ ਕੇ ਖਾਂਦੇ ਹਾਂ ਜੀ, ਅਸੀਂ ਮਰਨੇ ਪਰਨੇ ਸਾਰਾ ਜੀ ਭਜਨ ਸ਼ੁਧਨ ਕਰਾਉਂਦੇ ਹਾਂ, ਇਸ ਕਰਕੇ ਸਾਡਾ ਧਰਮ ਹਿੰਦੂ ਹੈ, ਕਹਿਣ ਮਾਤਰ ਹੈ। ਜਿਵੇਂ ਗੁਰੂ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਸਲੋਕ ਉਚਾਰਨ ਕਰਕੇ ਇਹ ਕਾਜੀ ਨੂੰ ਸਮਝਾਇਆ ਬੁਝਾਇਆ ਸੀ ਵੀ ਮੁਸਲਮਾਨ ਜੇ ਸਹੀ ਮਹੀਨਿਆਂ ਵਿੱਚ ਹੋਵੇ ਤਾਂ ਇਹਨੂੰ ਕਿਹਾ ਜਾਂਦਾ ਹੈ, ਉਹ ਕਹਾਏ ਜਾਂਦੇ ਹੈ, ਪਰ ਕਹਾਉਣਾ ਕਹਿਣਾ ਬਹੁਤ ਔਖਾ ਹੈ ਸਹੀ ਮਹੀਨਿਆਂ ਵਿੱਚ। ਉਹ ਜਿਵੇਂ ਆਪ ਜੀ ਦੇ ਬਚਨ ਹੋਣਗੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਨਗਰ ਕੀਰਤਨ ਹੋਣਾ ਹੈ, ਇਸ ਕਰਕੇ ਉੱਧਰ ਵੀ ਆਪਾਂ ਹਾਜ਼ਰੀਆਂ ਭਰਨੀਆਂ ਰਲ ਮਿਲ ਕੇ ਇੱਥੇ ਸਮਾਪਤੀ ਕਰੀਏ ਜੀ। ਪਾਵਨ ਪਾਵਹਿ ਪੁਰ ਵਿਖੈ ਅਤ ਪਾਵਨ ਉਦਿਆਨ, ਬੈਸੇ ਨਿਸਬਾਸੁਰ ਤਹਾ ਉਧਰੇ ਸਰਬ ਮਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਸ਼ੰਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਤੂੰ ਸਰਦਾ ਕਰ ਸੇਵੰਦੇ ਗੁਰਪੁਰਬ ਤੋਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰਪਾਰੇ ਉਚਾਰਨ ਹਾਰ, ਤੂੰ ਠਾਕੁਰ।